ਵਾਹਿਗੁਰੂ ਸਾਹਿਬ ਜੀਓ ਦੋਹਰਾ ਸੁਨ ਪ੍ਰਸੰਗ ਸੰਗਤ ਸਰਬ ਸ੍ਰੀ ਗੁਰ ਅਮਰ ਕੇ ਪਾਸ ਪੁਨ ਪੁੱਛਿਓ ਕਿਮ ਭਾਨ ਕਉ ਭਇਓ ਵਰਨ ਧਰੂ ਮਾਸ ਸੁਨ ਪ੍ਰਸੰਗ ਸੰਗਤ ਸਰਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਤੀਸਰੇ ਪਾਤਸ਼ਾਹ ਗੁਰੂ ਅਮਰਦਾਸ ਸਾਹਿਬ ਜੀ ਦਾ ਲੜੀਵਾਰ ਰੂਪ ਵਿੱਚ ਇਤਿਹਾਸ ਵਿੱਚ ਪ੍ਰਸੰਗ ਚੱਲ ਰਿਹਾ ਹੈ। ਆਪਾਂ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਚਵਰ ਛਤਰ ਤਖਤ ਦੇ ਮਾਲਕ ਪ੍ਰਸਾਦ ਸਤਿਗੁਰੂ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੋਏ ਇਹ ਇਤਿਹਾਸ ਲਜਵਾਰ ਰੂਪ ਵਿੱਚ ਸਰਵਣ ਕਰ ਰਹੇ ਹਾਂ ਅਤੇ ਲਾਹਾ ਲੈ ਰਹੇ ਹਾਂ। ਅੱਜ ਵੀ ਇਤਿਹਾਸ ਵਿੱਚ ਆ ਰਿਹਾ ਅਗਲਾ ਪ੍ਰਸੰਗ ਸਰਵਣ ਕਰਨ ਲਈ ਸਤਿਗੁਰੂ ਸਾਹਿਬ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਤਥਾ ਸਤਿਗੁਰੂ ਸਾਹਿਬ ਦੇ ਦਰਸ਼ਨ ਦਾਰ ਕਰਦੇ ਹੋਏ ਸੰਗਤ ਰੂਪ ਵਿੱਚ ਸਤਿਗੁਰੂ ਸਾਹਿਬ ਜੀ ਦੇ ਚਰਨ ਛੰਡ ਵਿੱਚ ਜੁੜ ਰਹੇ ਹਾਂ। ਜਿਵੇਂ ਅਕਬਰ ਪਾਤਸ਼ਾਹ ਦੇ ਬੇਨਤੀ ਕਰਨ ਤੋਂ ਸਤਿਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਤੀਰਥ ਯਾਤਰਾ ਦਾ ਬਹਾਨਾ ਬਣਾ ਕੇ ਗੁਰਮਤਿ ਪ੍ਰਚਾਰ ਕਰਨ ਲਈ ਤੀਰਥਾਂ ਉੱਪਰ ਗਏ, ਜਿਨ੍ਹਾਂ ਤੀਰਥ ਯਾਤਰਾ ਦਾ ਜਿਹੜਾ ਪ੍ਰਸੰਗ ਹੈ, ਜਿਵੇਂ ਗੁਰੂ ਅਮਰਦਾਸ ਸਾਹਿਬ ਜੀ ਗਏ, ਉਹ ਬਹੂ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਨੇ ਤੁਖਾਰੀ ਰਾਗ ਵਿੱਚ ਇੱਕ ਸ਼ਬਦ ਉਚਾਰਨ ਕਰਕੇ ਖੋਲ ਖੋਲ ਕੇ ਦੱਸਿਆ ਹੈ। ਜਿਵੇਂ ਉਹ ਸ਼ਬਦ ਵਿੱਚ ਆਉਂਦਾ ਹੈ, ਪ੍ਰਥਮੇ ਆਏ ਕੁਲ ਖੇਤ ਗੁਰੂ ਸਤਿਗੁਰ ਪੁਰਬ ਹੋਆ, ਵੀ ਸਭ ਤੋਂ ਪਹਿਲਾਂ ਗੁਰੂ ਅਮਰਦਾਸ ਸਾਹਿਬ ਜੀ ਜੋ ਅੰਬਾਲੇ ਦੇ ਨੇੜੇ ਕੁਰਕਸ਼ੇਤਰ ਇੱਥੇ ਗਏ ਸਨ, ਵੀ ਕੁਰਕਸ਼ੇਤਰ ਵੀ ਜਾਣ ਕੇ ਗੁਰੂ ਅਮਰਦਾਸ ਸਾਹਿਬ ਜੀ ਦਰਸ਼ਨ ਉਦਾਰਦੇ, ਕਹਿੰਦੇ ਉੱਥੇ ਪੁਰਬ ਹੋ ਗਿਆ, ਕੁੰਭ ਲੱਗ ਗਿਆ। ਤਾਂ 12 ਸਾਲ ਤੋਂ ਬਾਅਦ ਕਿਤੇ ਪ੍ਰਾਗਰਾਜ ਜਾਂ ਗੰਗਾ ਅਤੇ ਜਾਂ ਨਾਸਕਾ ਆਦਿਕ ਕੁੰਭ ਆਉਂਦੇ ਨੇ, ਇੱਥੇ ਕੁਰਕਸ਼ੇਤਰ ਵਿਖੇ ਹੀ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਦਾਰ ਦਾ ਕਹਿੰਦੇ ਕੁੰਭ ਲੱਗ ਗਿਆ। ਇਸ ਤਰ੍ਹਾਂ ਦੁਤੀਆ ਜਮਨ ਗਏ, ਦੂਸਰਾ ਜਿਹੜਾ ਤੀਰ ਸੀ ਜਮਨਾ ਉੱਥੇ ਚਲੇ ਗਏ, ਇੱਥੇ ਵੀ ਜਾ ਕੇ ਹਰ ਹਰ ਜਪਨ ਕੀਆ ਸਭ ਨੇ, ਹਰੇ ਭਰੇ ਕਰਨ ਵਾਲਾ ਜਿਹੜਾ ਹਰੀ ਉਹਦਾ ਜਾਪ ਜਪਣਾ ਕੀਤਾ, ਜਾਣੀ ਵਾਹਿਗੁਰੂ ਵਾਹਿਗੁਰੂ ਜਪਣਾ ਕੀਤਾ। ਤੇ ਉਹ ਕਵੀ ਜੀ ਹੁਣ ਇਹ ਪੁਰਾਣ ਪੜ੍ਹੇ ਹੋਏ ਸਨ, ਜਿਸ ਕਰਕੇ ਪੁਰਾਣਾਂ ਦੀਆਂ ਸਾਖੀਆਂ ਉਹਨਾਂ ਨੇ ਗੁਰੂ ਕੇ ਇਤਿਹਾਸ ਵਿੱਚ ਪਾ ਦਿੱਤੀਆਂ ਹਨ। ਚਲੋ ਇਹਦੇ ਨਾਲ ਸਾਨੂੰ ਥੋੜ੍ਹਾ ਬਹੁਤਾ ਇਹ ਵੀ ਸੂਝ ਬੂਝ ਹੋ ਜਾਂਦੀ ਵੀ ਗੁਰੂ ਕਾ ਇਤਿਹਾਸ ਕਿੰਨਾ ਸੋਹਣਾ ਮਨਮੋਹਣਾ ਹੈ। ਇਹ ਜਿਹੜੇ ਪੁਰਾਣਾਂ ਦੇ ਇਤਿਹਾਸ ਜੇ ਪ੍ਰਸੰਗ ਹੈ, ਇਹ ਕਿਹੋ ਜਿਹੇ ਨੇ ਜਿਹਨਾਂ ਨੂੰ ਸੁਣ ਕੇ ਅਸੀਂ ਕਈ ਵਾਰੀ ਤਾਂ ਅਚਰਜੇ ਹੋ ਜਾਂਦੇ ਵੀ ਇਹ ਸੱਚ ਕੀ ਹੈ ਕਿ ਝੂਠ ਕੀ ਹੈ ਇਹਦੇ ਵਿੱਚ। ਇਹ ਕੱਲ ਹੀ ਸੁਣਿਆ ਹੈ ਕਿ ਵਿਸ਼ਕਰਮਾ ਦੀ ਪੁੱਤਰੀ ਜਿਹਦਾ ਨਾਂ ਸੂਰਜ ਚਲਾ ਸੀ, ਉਹ ਸੂਰਜ ਦੇ ਨਾਲ ਉਹਦੀ ਸ਼ਾਦੀ ਹੋਈ ਅਤੇ ਉਹ ਸੂਰਜ ਤੋਂ ਅੱਗੇ ਸੰਤਾਨ ਪੈਦਾ ਹੋਈ। ਆ ਜਿਹੜਾ ਧਰਮ ਰਾਜਾ ਹੈ, ਇੱਕ ਤਾਂ ਇਹ ਹੋਇਆ, ਇੱਕ ਮਨੂ ਹੋਇਆ ਅਤੇ ਇੱਕ ਲੜਕੀ ਜਿਹਦਾ ਨਾਮ ਜਮਨਾ ਸੀ ਇਹ ਹੋਈ। ਇਸ ਤਰ੍ਹਾਂ ਵੀ ਉਹ ਜਿਹੜੀ ਸੁਰਚਲਾ ਲੜਕੀ ਸੀ ਜੇ ਸੂਰਜ ਨਾਲ ਵਿਆਹੀ ਸੀ, ਕਹਿੰਦੇ ਸੂਰਜ ਦਾ ਧੂਏ ਵਰਗਾ ਰੰਗ ਕਾਲਾ ਕੱਟਾ ਸੀ ਤੇ ਔਖੀ ਰਹਿੰਦੀ ਸੀ, ਕਹਿੰਦੇ ਉਹ ਛਾਇਆ ਦੀ ਆਪਣੀ ਲੜਕੀ ਬਣਾ ਕੇ ਘਰ ਵਾਲੀ ਬਣਾ ਕੇ ਇਹਦੇ ਕੋਲ ਛੱਡ ਗਈ। ਉਤੋਂ ਵੀ ਅੱਗੇ ਕਹਿੰਦੇ ਸੰਤਾਨ ਹੋਰ ਹੋ ਗਈ, ਜਿਵੇਂ ਅਸ਼ਨਿਸ਼ਚਰ ਹੈ ਜਿਹਨੂੰ ਕਹਿੰਦੇ ਅਸਾੜ ਸਤੀ ਆ ਗਈ, ਇਹ ਹੋਇਆ ਇੱਕ ਤਾਪਤੀ ਨਾਮ ਦੀ ਲੜਕੀ ਹੋਈ ਜਿਹਦੇ ਨਾਂ 'ਤੇ ਦੱਖਣ ਦੀ ਤਰਫ ਕਹਿੰਦੇ ਤਾਪਤੀ ਨਦੀ ਚੱਲ ਰਹੀ ਹੈ। ਅਸ਼ਨੀ ਕੁਮਾਰ ਦੇਵਤੇ ਹੋ ਗਏ। ਉਹ ਅਜੀਬ ਤਰ੍ਹਾਂ ਵੀ ਆਪਾਂ ਸਾਖੀਆਂ ਜਿਹੀਆਂ ਕੱਲ ਸੁਣੀਏ। ਹੁਣ ਕਵੀ ਜੀ ਨੇ ਵੀ ਇਹ ਸੂਰਜ ਦਾ ਧੂੰਆਂ ਵਰਗਾ ਰੰਗ ਕਾਲਾ ਕਿਉਂ ਹੋਇਆ, ਪੁਰਾਣ ਪੜ੍ਹੇ ਸੀ ਇਸੇ ਗੁਰੂ ਅਮਰਦਾਸ ਸਾਹਿਬ ਦੀ ਤੀਰਥ ਯਾਤਰਾ ਦੇ ਪ੍ਰਸੰਗ ਵਿੱਚ ਵੀ ਸੰਗਤ ਨੇ ਪੁੱਛ ਲਿਆ ਕਿ ਮਹਾਰਾਜ ਸੂਰਜ ਦਾ ਪਹਿਲਾਂ ਧੂੰਏ ਵਰਗਾ ਰੰਗ ਕਾਲਾ ਕਿਉਂ ਸੀ। ਦੱਸ ਰਿਹਾ ਧੂੰਏ ਵਰਗਾ ਕਾਲਾ ਕੱਟਾ ਇਉਂ ਸੀ, ਜਿਵੇਂ ਵੀ ਪ੍ਰਸੰਗ ਪੁਰਾਣਾ ਵਿੱਚ ਲਿਖਿਆ ਇੱਥੇ ਆ ਰਿਹਾ ਅੱਜ ਉਹ ਆਪਾਂ ਵੀ ਅੱਜ ਸੁਣ ਲਈਏ। ਸੁਣ ਪ੍ਰਸੰਗ ਸੰਗਤ ਸਰਬ। ਇਸ ਤਰ੍ਹਾਂ ਜਮੁਨਾ ਨਦੀ ਦਾ, ਧਰਮਰਾਜ ਦਾ, ਸ਼ਨਿਛਰ ਦਾ, ਅਸ਼ਨੀ ਕਾਲ ਨਿਵਰਤਿਆਂ ਦਾ ਪ੍ਰਸੰਗ ਸੁਣ ਕੇ ਸੰਗਤ ਨੇ ਸ੍ਰੀ ਗੁਰ ਅਮਰ ਕੇ ਪਾਸ ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਪੁੰਨ ਪੁੱਛਿਓ ਕਿਮ ਭਾਨ ਕਉ। ਇਹ ਸੰਗਤ ਨੇ ਪੁੱਛ ਲਿਆ ਕਿ ਮਹਾਰਾਜ ਜਿਹੜਾ ਸੂਰਜ ਦੇਵਤਾ ਹੈ ਭਾਇਓ ਵਰਨ ਧਰੂ ਮਾਸ, ਤੁਸੀਂ ਕਿਹਾ ਸੀ ਇਹਦਾ ਰਾਣਾ ਬਹੁਤ ਕਹਿੰਦੇ ਧੂਏ ਵਰਗਾ ਰੰਗ ਕਾਲਾ ਸੀ, ਉਹ ਧੂਏ ਵਰਗਾ ਰੰਗ ਕਾਲਾ ਕਿਵੇਂ ਸੂਰਜ ਦਾ ਹੋ ਗਿਆ ਸੀ। ਚੌਪਾਈ ਸ੍ਰੀ ਗੁਰ ਕਹਿਤ ਭਾਏ ਇਤਿਹਾਸ। ਗੁਰੂ ਅਮਰਦਾਸ ਸਾਹਿਬ ਜੀ ਸੁਣ ਕੇ ਜਿਹੜਾ ਪੁਰਾਣਾ ਵਿੱਚ ਇਤਿਹਾਸ ਲਿਖਿਆ ਉਹ ਕਹਿਣ ਲੱਗੇ ਦੱਸਣ ਲੱਗੇ ਸੰਗਤ ਤਾਂ ਸੰਗਤ ਸੁਣੋ ਭਾਈ ਗਤ ਜਾਸ। ਇਹ ਸੰਗਤ ਜੀ ਸੁਣ ਲਓ ਜਿਸ ਤਰ੍ਹਾਂ ਇਹ ਸੂਰਜ ਦੀ ਹਾਲਤ ਹੋਈ ਦਾ ਕਾਲਾ ਰੰਗ ਹੋਇਆ। ਕਸ਼ਯਪ ਰਿਖ ਆਤਸ਼ਾ ਤਪ ਕਾਲਾ, ਇੱਕ ਕਸ਼ਯਪ ਰਿਖੀ ਹੋਇਆ ਹੈ, ਕਹਿੰਦੇ ਉਸਨੇ ਬੜਾ ਭਾਰੀ ਕਹਿੰਦੇ ਤਪ ਕੀਤਾ, ਬਹੁਤ ਤਪੱਸਿਆ ਕੀਤੀ। ਜਿਸ ਕਾ ਭਾਈ ਭਾਰ ਜਾ ਜਾਲਾ, ਤਪੱਸਿਆ ਤੋਂ ਬਾਅਦ ਕਹਿੰਦੇ ਫਿਰ ਉਹਨੇ ਸ਼ਾਦੀ ਕਰ ਲਈ, ਇਹਦੇ ਘਰ ਦੇ ਵਿੱਚ ਫਿਰ ਬਹੁਤ ਕਹਿੰਦੇ ਜ਼ਿਆਦਾ ਇਸਤਰੀਆਂ ਹੋਈਆਂ, ਜਾਣੀ ਜ਼ਿਆਦਾ ਇਸਤਰੀਆਂ ਉਹ ਵਹਿਆਂ ਉਸਨੇ ਤਪੱਸਿਆ ਤੋਂ ਬਾਅਦ। ਜਨੇ ਦਿੱਤੀ ਨੇ ਦੈਤ ਕਰਾਲ, ਜਿਹੜੇ ਕਸ਼ਮ ਰਿਖੀ ਨੇ ਕਹਿੰਦੇ ਦਿੱਤੀ ਨਾਮ ਦੀ ਇਸਤਰੀ ਦੇ ਵਿਆਹੀ ਸੀ, ਉਹ ਤੋਂ ਕਹਿੰਦੇ ਵੀ ਜਿਹੜੇ ਆ ਦੈਂਤ ਹੈ ਇਹ ਕਹਿੰਦੇ ਪੈਦਾ ਹੋਏ, ਜਿੰਨੇ ਦੈਂਤ ਰਾਖਸ਼ ਉਹ ਦਿੱਤੀ ਨਾਮ ਦੀ ਇਸਤਰੀ ਤੋਂ ਪੈਦਾ ਹੋ ਗਏ। ਦਨ ਤੇ ਦਾਵ ਦਾਨਵ ਭਏ ਵਿਸ਼ਾਲ, ਜਿਹੜੀ ਦਨੋ ਨਾਮ ਦੀ ਇਸਤਰੀ ਵਿਆਹੀ ਸੀ ਇਸ ਤੋਂ ਕਹਿੰਦੇ ਸਮੂਹ ਜਿਹੜੇ ਆ ਦਾਨੋ ਹੈ ਜਿਹਨੂੰ ਦਾਨਵ ਕਹਿ ਦਿੰਦੇ, ਦਨਜ ਵੀ ਕਹਿ ਦਿੰਦੇ ਹਨ, ਇੱਕ ਦੈਂਤ ਹਨ ਇੱਕ ਦਾਨਵ ਹਨ, ਜਿਵੇਂ ਕਈ ਕੋਟ ਭੂਤ ਪ੍ਰੇਤ ਸੁਕਰ ਮਿਰਗਾਜ ਕਿਹਾ ਹੈ। ਇਸ ਤਰ੍ਹਾਂ ਇਹ ਕਹਿੰਦੇ ਉਸ ਤੋਂ ਦਾਨੋ ਹੋ ਗਏ ਤਾਂ ਦਾਨ ਜੇ ਹੋ ਗਏ ਬੇਅੰਤ। ਬਿਨਤਾ ਤੇ ਖਗ ਪਤ ਜਨਮਾਇਓ, ਇਸਤਰੀ ਉਹਦੀ ਘਰਵਾਲੀ ਸੀ ਬਿਨਤਾ ਨਾਮ ਦੀ ਇਸਤਰੀ ਪਤਨੀ, ਉਹ ਤੋਂ ਕਹਿੰਦੇ ਪੰਛੀਆਂ ਦਾ ਜੋ ਮਾਲਕ ਹੈ ਉਹ ਗਰੜ ਉਹ ਪੈਦਾ ਹੋਇਆ। ਨਾਮ ਗਰੁੜ ਵੱਡ ਬਲੀ ਸੁਹਾਇਓ, ਇਹਦਾ ਨਾਮ ਕਹਿੰਦੇ ਗਰੁੜ ਰੱਖਿਆ ਗਿਆ ਤੇ ਬੜਾ ਬੜਾ ਬਲੀ ਹੋ ਕੇ ਸੋਹਣੀਕ ਹੈ। ਕਦਰੂ ਨੇ ਪੰਗਨ ਉਪਜਾਏ, ਇਸ ਤਰ੍ਹਾਂ ਕਹਿੰਦੇ ਚੌਥੀ ਸੀ ਕਦਰੂ ਨਾਮ ਦੀ ਉਹਦੀ ਪੱਤਰੀ, ਤੇ ਉਸ ਤੋਂ ਕਹਿੰਦੇ ਆ ਜਿੰਨੇ ਸੱਪ ਨੇ ਨਾਗ ਨੇ ਇਹ ਕਹਿੰਦੇ ਪੈਦਾ ਹੋਏ। ਇਸ ਤਰ੍ਹਾਂ ਇਹ ਅਜੀਬ ਤਰ੍ਹਾਂ ਦੀਆਂ ਪੁਰਾਣੀਆਂ ਦੀਆਂ ਸਾਖੀਆਂ ਵੀ ਜੇ ਸੱਪ ਟੂਹੇ ਵੀ ਇਸਤਰੀਆਂ ਤੋਂ ਪੈਦਾ ਹੋਏ, ਦੈਤ ਵੀ ਇਹ ਹੈ। ਇਸ ਤਰ੍ਹਾਂ ਜਿਹੜੇ ਆ ਗਰੜ ਗੁਰੜ ਪੰਛੀ ਪੁੰਛੀ ਇਹ ਵੀ ਕਹਿੰਦੇ ਇਸਤਰੀਆਂ ਨੇ ਪੈਦਾ ਕੀਤੇ, ਯਾਨੀ ਇਹ ਗੁਰਬਾਣੀ ਵਿੱਚ ਤਾਂ ਨਹੀਂ ਐਸਾ ਉਸਾ ਆਉਂਦਾ ਹੈ, ਉਹ ਤਾਂ ਜਾ ਕਰਤਾ ਸ੍ਰਿਸ਼ਟੀ ਕੋ ਸਾਜੇ ਆਪੇ ਜਾਣਾ ਹੀ ਸਹੀ ਕਿਹਾ ਵੀ ਜਿਵੇਂ ਵਾਹਿਗੁਰੂ ਕਿਰਤ ਸ੍ਰਿਸ਼ਟੀ ਨੂੰ ਸਾਂਝਾ ਆਪ ਹੀ ਜਾਣਦਾ ਹੈ। ਇਸ ਤਰ੍ਹਾਂ ਦੂਜਾ ਵੀ ਪੰਚ ਤੰਤ ਕੋ ਤਨ ਰਚਿਓ ਜਾਨੋ ਚਤੁਰ ਸਜਾਨ ਜੇ ਤੇ ਉਪਜੋ ਨਾਨਕਾ ਲੀਨ ਤਾਹੇ ਮਹਿਮਾਨ। ਵੀ ਇਹ ਪੰਜਾਂ ਤੱਤਾਂ ਰਾਹੀਂ ਜਿਹੜਾ ਇਸ ਸਰੀਰ ਰਚੇ ਗਏ ਇਸ ਸੂਰ ਸਜਾਨ ਪੁਰਸ਼ੋ, ਜਿਸ ਤੋਂ ਇਹ ਪੰਜਾਂ ਤੱਤਾਂ ਰਾਹੀਂ ਪੈਦਾ ਹੋਏ ਕੀ ਉਹ ਪੰਜਾਂ ਤੱਤਾਂ ਵਿੱਚ ਹੀ ਲੀਨ ਹੋ ਜਾਂਦੇ ਹੈ। ਉਹ ਤਾਂ ਸਾਡੇ ਸਾਹਮਣੇ ਹੀ ਹੈ, ਜਦੋਂ ਕੋਈ ਮਰਦਾ ਹੈ ਧਰਤੀ ਤੱਤ ਵਿੱਚ ਹੀ ਲੀਨ ਹੋ ਜਾਂਦਾ ਹੈ, ਪ੍ਰਾਣ ਹਵਾ ਰੂਪ ਹਵਾ ਵਿੱਚ ਰਲ ਜਾਂਦੇ। ਇਸ ਤਰ੍ਹਾਂ ਅਗਨੀ ਜਿਹੜਾ ਪੇਟ ਅਗਨੀ ਉਹ ਅਗਨੀ ਵਿੱਚ ਜਾ ਲੀਨ ਹੁੰਦੀ, ਇਸ ਤਰ੍ਹਾਂ ਉਹਦੇ ਵਿੱਚ ਹੀ ਲੀਨ ਹੋ ਜਾਂਦੇ। ਜਾਂ ਕੀਤਾ ਪਸਾਓ ਕੋ ਕਵਾਵਤ ਇਸ ਤੇ ਹੋਏ ਲੱਖ ਦਰੀਆ, ਉਹ ਵੀ ਵਾਹਿਗੁਰੂ ਨੇ ਆਪਣੀ ਮੌਜ ਵਿੱਚ ਇੱਕ ਕਵਾਵ ਕੀ ਬਚਨ ਕੀਤਾ ਜਾਂ ਖੁਰਨਾ ਕੀਤਾ। ਉਹ ਵੇਦਾਂ ਪੁਰਾਣਾ ਨੇ ਇਹ ਕਹਿੰਦੇ ਵੀ ਉਹ ਬਚਨ ਕੀਤਾ ਏਕੋ ਵੋ ਸ਼ਮਾ ਪ੍ਰਜਾਏ ਉੱਤੇ, ਵੀ ਇੱਕ ਤੋਂ ਮੈਂ ਅਨੇਕ ਹੋ ਜਾਵਾਂ। ਇਸ ਤਰ੍ਹਾਂ ਦਾ ਉਹਨੇ ਫੁਰਨਾ ਕੀਤਾ ਜਾਂ ਇਸ ਤਰ੍ਹਾਂ ਦਾ ਬਚਨ ਕੀਤਾ। ਦਿਸਦੇ ਹੋਏ ਲੱਖ ਦਰਿਆ, ਵੀ ਉਸ ਤੋਂ ਸੰਸਾਰ ਰੂਪ ਲੱਖਾਂ ਦਰਿਆ ਹੋਵੇ, ਲੱਖਾਂ ਸੰਸਾਰ ਹੋਂਦ ਵਿੱਚ ਆ ਗਿਆ। ਪਰ ਇੱਥੇ ਅਜੀਬ ਤਰ੍ਹਾਂ ਦੀ ਇਹ ਸਾਖੀ ਹੈ ਪੁਰਾਣਾ ਦੀ, ਕਹਿੰਦੇ ਜਿਹੜੀ ਕੰਦਰੂ ਨਾਮ ਦੀ ਉਹਦੀ ਕਸ਼ਵ ਦੀ ਇਸਤਰੀ ਸੀ, ਉਹਨੇ ਸਭ ਪੈਦਾ ਕੀਤੇ ਇਤਿਹਾਦਿਕ ਇਸਤਰੀ ਸਮਦਾਏ। ਸਵਾਲ ਲੈ ਕੇ ਕਹਿੰਦੇ ਉਹ ਜਿਹੜਾ ਕਸ਼ਵ ਰਿਖੀ ਸੀ ਉਹਦੀਆਂ ਬਹੁਤ ਇਸਤਰੀਆਂ ਸਨ, ਬੜੀਆਂ ਪਤਨੀਆਂ ਸਨ। ਅਦਿੱਤੀ ਤੇ ਸਭ ਦੇਵ ਪਏ ਹੈ, ਕਹਿੰਦੇ ਇਸੇ ਤਰ੍ਹਾਂ ਇੱਕ ਅਦਿੱਤੀ ਨਾਮ ਦੀ ਉਹਦੀ ਪਤਨੀ ਦੀ, ਉਹ ਤੋਂ ਸਾਰੇ ਦੇਵਤੇ ਹੋਏ। ਇਸ ਤਰ੍ਹਾਂ ਤੇਤੀ ਗਿਣਤੀ ਉਹਨਾਂ ਦੀ ਹੈ, ਤੇਤੀ ਦੇਵਤੇ ਇਹ ਜਿਹੜੀ ਅਦਿੱਤੀ ਨਾਮ ਦੀ ਪਤਨੀ ਸੀ ਉਹ ਤਾਂ ਹੋਏ, ਤੇਤੀ ਕਰੋੜ ਹੋਰ ਸੰਕਲਪ ਨਾਲ ਹੋਏ ਹੈ। ਆਹ ਜਿਹੜੇ ਕੋਈ ਬਾਕੀ ਪੁੰਨ ਪੁੰਨ ਕਰਕੇ ਬਣਦੇ ਜਾਂਦੇ ਉੱਥੇ ਉਹ ਵੱਖਰੇ ਹੈ। ਤੇਤੀ ਦੇਵਤੇ ਇਸ ਤਰ੍ਹਾਂ ਮੁੱਖ ਮੁੱਖ ਹੋਏ ਉਸ ਤੋਂ ਪਹਿਲਾਂ। ਸੁਦਾ ਪਾਨ ਜੇ ਅਮਰ ਥੇ ਹੈ, ਜਦੋਂ ਕਹਿੰਦੇ ਉਹ ਮਦਰਾਚਲ ਦਾ ਪਹਾਣਾ ਪਾ ਕੇ ਸਮੁੰਦਰ ਰੜਕਿਆ ਗਿਆ ਸੀ, ਉਹ ਨੇਤਰ ਬਾਸਕ ਸ਼ਬਦ ਰੜਕਿਓ ਬਾਦਾਣਾ ਪਰਬਤ ਕਰ ਚੌਦਾਂ ਰਤਨ ਨਿਕਾਲਿਓ, ਜਿਹਨਾਂ ਚੌਦਾਂ ਰਤਨਾਂ ਵਿੱਚੋਂ ਇੱਕ ਅੰਮ੍ਰਿਤ ਵੀ ਰਤਨ ਰੂਪ ਦੇ ਵਿੱਚ ਨਿਕਲਿਆ ਸੀ। ਕਹਿੰਦੇ ਜਿਹੜੇ ਫਿਰ ਉਹ ਦੇਵਤੇ ਅੰਮ੍ਰਿਤ ਪੀ ਕੇ ਅਮਰ ਹੋ ਗਏ ਸਨ। ਤਿਸ ਅਦਿੱਤੀ ਕੇ ਗਰਭ ਮਜਾਰਾ, ਕਹਿੰਦੇ ਉਹੀ ਜਿਹੜੀ ਦੇਵਤਿਆਂ ਨੂੰ ਪੈਦਾ ਕਰਨ ਵਾਲੀ ਅਦਿੱਤੀ ਉਹਦੇ ਪੇਟ ਦੇ ਵਿੱਚ ਸੂਰਜ ਹੁਤੋ ਆਪਣ ਤਨ ਤਾਰਾ, ਜਿਹੜਾ ਆਕਾਸ਼ ਵੀ ਸੂਰਜ ਚੜਿਆ ਚਾਨਣ ਕਰ ਰਿਹਾ, ਕਹਿੰਦੇ ਉਹ ਅਦਿੱਤੀ ਦੇ ਪੇਟ ਦੇ ਵਿੱਚ ਹੈ ਸੀ, ਇਹਨੇ ਸਰੀਰ ਧਾਰਿਆ ਸਰੀਰ ਕਰਕੇ ਰਹਿ ਰਿਹਾ ਸੀ। ਇੱਕ ਦਿਨ ਸੱਸ ਸੁਤ ਬੁੱਧ ਚੱਲ ਆਇਓ, ਉਹ ਕਹਿੰਦੇ ਹੋਰ ਸਾਖੀ ਸੁਣੋ। ਇੱਕ ਦਿਨ ਕਹਿੰਦੇ ਜਿਹੜਾ ਚੰਦਰਮਾ ਦਾ ਪੁੱਤਰ ਹੈ ਬੁੱਧ ਹੈ, ਕਹਿੰਦੇ ਇਹ ਚੱਲ ਕੇ ਆਇਆ ਏ ਅਦਿੱਤੀ ਕੋਲ, ਬ੍ਰਹਮਚਾਰੀ ਕੋ ਬੇਖ ਬਣਾਇਓ। ਹਾਂ ਕਹਿੰਦੇ ਬੁੱਧ ਦੇਵਤੇ ਨੇ ਬ੍ਰਹਮਚਾਰੀਆਂ ਵਾਲਾ ਆਪਣੇ ਸਰੀਰ ਤੇ ਲਵਾਹ ਜਿਹਾ ਬਣਾਇਆ ਹੋਇਆ ਸੀ। ਤਪ ਕੋ ਤਪਤ ਹੁਤੋ ਬਨ ਮਾਹੀ, ਕਿਉਂਕਿ ਜਿਹੜਾ ਬੁੱਧ ਦੇਵਤਾ ਸੀ ਕਹਿੰਦੇ ਜੰਗਲ ਵਿੱਚ ਰਹਿ ਕੇ ਬੜਾ ਭਾਰੀ ਤਪ ਕਰ ਰਿਹਾ ਸੀ। ਪਿੱਛਾ ਹਿਤ ਆਇਆ ਤਿਸ ਪਾਹੀ, ਹਾਂ ਜਿੱਥੇ ਕਹਿੰਦੇ ਕਸ਼ਵ ਦੀ ਦਿੱਤੀ ਅਦਿੱਤੀ ਇਸਤਰੀ ਸੀ ਉੱਥੇ ਕਹਿੰਦੇ ਭਿੱਖਿਆ ਲੈਣ ਵਾਸਤੇ ਚੱਲ ਆਇਆ ਉਸ ਕੋਲ। ਅਦਿੱਤੀ ਗਰਭ ਸਹਿਤ ਤਿਸ ਕਾਲਾ, ਕਹਿੰਦੇ ਜਿਹੜੀ ਅਦਿੱਤੀ ਕਸ਼ਵ ਦੀ ਪਤਨੀ ਸੀ ਉਸ ਵੇਲੇ ਕਹਿੰਦੇ ਪੇਟ ਦੇ ਵਿੱਚ ਬੱਚੇ ਸੈਲ ਸੀ ਗਰਭ ਸਮੇਤ ਸੀ। ਆਲਸ ਉੱਠ ਬੇ ਕੇਰ ਵਿਸਾਲਾ, ਇਸ ਕਰਕੇ ਜਦੋਂ ਇਹ ਬੁੱਧ ਕਹਿੰਦੇ ਭਿੱਖਿਆ ਮੰਗਣ ਲਈ ਆਇਆ ਉਸ ਵੇਲੇ ਨੇ ਉੱਠਣ ਵੇਲੇ ਕੁਝ ਆਲਸ ਜੀ ਕੀਤੀ, ਜਰਜਾ ਧਾਰਿਆ ਕੇਤਿਕ ਚਿਰ ਬੀਤਾ ਤੇ ਖਰੇ। ਇਹ ਜਿਹੜਾ ਬੁੱਧ ਦੇਵਤਾ ਕਹਿੰਦੇ ਭਿੱਖਿਆ ਲਈ ਮੰਗਣ ਲਈ ਆਇਆ ਸੀ, ਇਹਨੂੰ ਕੁਝ ਸਮਾਂ ਖਰੋਤਿਆ ਹੋਇਆ ਲੰਘ ਗਿਆ। ਦਇਓ ਸਰਾਪ ਬੁੱਧ ਨੇ ਰਿਸ ਧਰੇ। ਕਹਿੰਦੇ ਬੁੱਧ ਦੇਵਤੇ ਨੇ ਗੁੱਸਾ ਧਾਰ ਕੇ ਅਦਿਤੀ ਨੂੰ ਫਿਰ ਸਰਾਪ ਦੇ ਦਿੱਤਾ। ਜਿਸ ਗਰਭ ਧਾਰ ਤੈ ਆਲਸ ਕੀਨਾ। ਇਹ ਅਦਿਤੀ ਜਿਸ ਬੱਚੇ ਦਾ ਪੇਟ ਵਿੱਚ ਗਰਭ ਜਾ ਧਾਰਨ ਕਰਕੇ ਭਿੱਖਿਆ ਦੇਣ ਵੱਲੋਂ ਤੈਨੇ ਇਹ ਦਿਲ ਦਰਜਾ ਕੀਤਾ ਢਲ ਕੀਤੀ ਹੈ। ਭਿੱਖਿਆ ਮੋਹ ਤੁਰਤ ਨਹਿ ਦੀਨਾ। ਮੈਂ ਤਪੱਸੀ ਤੇਰੇ ਘਰ ਭਿੱਖਿਆ ਮੰਗਣ ਲਈ ਆਇਆ ਸੀ, ਤੂੰ ਉੱਠ ਕੇ ਝਟਪਟ ਭਿੱਖਿਆ ਨੀ ਦੇਣਾ ਕੀਤੀ। ਸੋ ਤਬ ਗਰਭ ਗਰਹੋ ਨਹਿ ਬਾਚੇ। ਉਹ ਤੇਰਾ ਜਿਹੜਾ ਪੇਟ ਵਿੱਚ ਬੱਚਾ ਜਾ ਗਲ ਜਾਏ ਉਹ ਨਾ ਬਚੇ। ਇਮ ਕਹਿ ਗਇਓ ਆਨ ਘਰ ਜਾਚੇ। ਇਸ ਤਰ੍ਹਾਂ ਬੁੱਧ ਦੇਵਤਾ ਕਹਿ ਕੇ ਚਲਿਆ ਗਿਆ ਸੀ ਕਿਸੇ ਹੋਰ ਦੇ ਘਰੋਂ ਜਾ ਕੇ ਉਸਨੇ ਭਿੱਖਿਆ ਮੰਗ ਲਈ ਸੀ। ਅਦਿਤੀ ਬਹੁਤ ਤਰਾਸ ਕੋ ਪਾਏ। ਇਸ ਤਰ੍ਹਾਂ ਕਹਿੰਦੇ ਬੁੱਧ ਦੇਵਤੇ ਦਾ ਸਾਪ ਦਾ ਬਚਨ ਸੁਣ ਕੇ ਅਦਿਤੀ ਨੇ ਬੜਾ ਭਾਰੀ ਡਰ ਪਾਇਆ। ਪਤ ਕੇ ਨਿਕਟ ਗਈ ਸਹਸਾਏ। ਜਿੱਥੇ ਆਪਣਾ ਪਤੀ ਕਛਵ ਵੀ ਬੈਠਾ ਹੋਇਆ ਸੀ ਉਸਦੇ ਕੋਲ ਬੜੀ ਤੇਜ਼ੀ ਨਾਲ ਚਲੀ ਗਈ। ਬੁੱਧ ਕੋ ਸਰਾਪ ਸੁਣਾਵਨ ਕੀਨਾ। ਆਪਣੇ ਕਛਵ ਰਖੀ ਪਤੀ ਨੂੰ ਵੀ ਬੁੱਧ ਦੇਵਤੇ ਨੇ ਤਾਂ ਮੈਨੂੰ ਸਰਾਪ ਦੇ ਦਿੱਤਾ ਵੀ ਪੇਟ ਵਿੱਚ ਤੇਰਾ ਬੱਚਾ ਮਰ ਜਾਏ ਗਲ ਸੜ ਜਾਏ, ਕਿਉਂ ਸਾਰਾ ਸੁਣਾਇਆ ਉਸਨੂੰ। ਰੱਛਾ ਕਰੋ ਜੇ ਗਰਭ ਨਾ ਛੀਨਾ। ਹੇ ਪਤੀ ਜੀ ਤੁਸੀਂ ਤਪੱਸੀ ਹੋ, ਤਪ ਦੇ ਬਲ ਦੇ ਨਾਲ ਕੋਈ ਬਚਨ ਕਰੋ ਵੀ ਜਿਸ ਕਰਕੇ ਮੇਰਾ ਗਰਭ ਨਾਸ ਨਾ ਹੋ, ਬੱਚਾ ਠੀਕ ਠਾਕ ਰਹੇ। ਸੁਣ ਕੱਛੇ ਆਪਣੇ ਬਰ ਕੋ ਦਇਓ। ਹੇ ਵੇਸਰੋ ਗੁਰਸਿੱਖੋ ਕਹਿੰਦੇ ਇਸ ਤਰ੍ਹਾਂ ਫਿਰ ਕਹਿੰਦੇ ਪਤਨੀ ਤੋਂ ਸੁਣ ਕੇ ਕਛਵ ਰਿਖੀ ਨੇ ਫਿਰ ਬਰ ਦੇ ਦਿੱਤਾ ਆਪਣੀ ਪਤਨੀ ਨੂੰ। ਬਚੇ ਗਰਭ ਤਵ ਹੋ ਹੈ ਨਾ ਛਾਇਓ। ਕਹਿੰਦੇ ਮੇਰੇ ਬਾਕ ਨਾਲ ਤੇਰਾ ਜਿਹੜਾ ਬੱਚਾ ਬਚਿਆ ਰਿਹਾ ਗਾ ਗਰਭ ਨਾਸ ਨਹੀਂ ਹੋਵੇਗਾ। ਤਨ ਉਪਰ ਕੋ ਮ੍ਰਿਤ ਹੋ ਜਾਏ। ਇੰਨੀ ਗੱਲ ਹੈ ਵੀ ਤੇਰੇ ਬੱਚੇ ਦਾ ਜਿਹੜਾ ਸਰੀਰ ਦਾ ਉਪਰਲਾ ਹਿੱਸਾ ਜਾਂ ਚਮ ਜਾ ਉਪਰਲਾ ਮਾਸ ਹੈ ਕਹਿੰਦੇ ਉਹ ਮਰ ਮੁਰ ਜਾਏਗਾ। ਤਿਸ ਮੈਂ ਅਪਰ ਦੇਹ ਕੋ ਪਾਏ। ਤੇਰਾ ਬੱਚਾ ਕਹਿੰਦੇ ਉਹ ਬਾਹਰਲੇ ਜਿਹੜਾ ਮਰਸਰਮਾਸ ਹੈ ਉਹਦੇ ਅੰਦਰ ਹੋਰ ਕਹਿੰਦੇ ਸਰੀਰ ਪਾ ਲਏਗਾ। ਮ੍ਰਿਤਕ ਅੰਡ ਮਰ ਹੋਏ ਅਬਰਾਮ। ਇਸ ਤਰ੍ਹਾਂ ਜਿਹੜਾ ਮਰਿਆ ਹੋਇਆ ਅੰਡਾ ਜਿਹਾ ਹੈ ਪੜਦਾ ਜਿਹਾ ਉਹਦੇ ਵਿੱਚ ਕਹਿੰਦੇ ਇਹ ਮ੍ਰਿਤਕ ਮਿੰਡ ਅੰਡ ਮਹਿ ਪਾਠ ਸ਼ੁੱਧ ਕਰ ਲੈਣਾ। ਇਹ ਮਰਿਆ ਹੋਇਆ ਜਿਹੜਾ ਅੰਡਾ ਜਾ ਇਹਦੇ ਵਿੱਚ ਕਹਿੰਦੇ ਸੋਹਣਾ ਸਰੀਰ ਹੋਵੇਗਾ। ਜਾਂ ਤੇ ਮਾਰ ਤੰਡ ਕਹਿ ਨਾਮ। ਇਸ ਕਰਕੇ ਇਹਦਾ ਨਾਮ ਮਾਰ ਤੰਡ ਕਿਹਾ ਵੀ ਮਰੇ ਹੋਏ ਅੰਡੇ ਵਿੱਚੋਂ ਮਰੇ ਹੋਏ ਪੜਦੇ ਮਾਸ ਦੇ ਵਿੱਚੋਂ ਇਹ ਪੈਦਾ ਹੋਇਆ ਹੈ। ਇਮ ਬਰ ਪਾਏ ਰਹਿਓ ਬਚ ਸੋਏ। ਇਸ ਤਰ੍ਹਾਂ ਕਹਿੰਦੇ ਕਛਵ ਰਿਖੀ ਦਾ ਬਰ ਪਾ ਕੇ ਕਹਿੰਦੇ ਜਿਹੜਾ ਸੂਰਜ ਕਹਿੰਦੇ ਆਪਣੇ ਮਾਂ ਦੇ ਪੇਟ ਵਿੱਚ ਬਚਿਆ। ਮ੍ਰਿਤੂ ਤਨ ਮਹਿ ਨੌ ਤਨ ਤਾਹੋ। ਮਰਿਆ ਸਰੀਰ ਸੀ ਉਹਦੇ ਵਿੱਚ ਨਵਾਂ ਸਰੀਰ ਹੋ ਗਿਆ। ਜਨਮਿਓ ਸੂਰਜ ਤਨ ਦੁਆ ਰਹੇ। ਜਦੋਂ ਫਿਰ ਸੂਰਜ ਕਹਿੰਦੇ ਜੰਮਿਆ ਮਾਂ ਤੋਂ ਉਹਦੇ ਫਿਰ ਕਹਿੰਦੇ ਸਰੀਰ ਦੇ ਉੱਪਰ ਦੋ ਮਾਂ ਦੋ ਸਰੀਰ ਰਹੇ, ਇੱਕ ਬਾਹਰਲਾ ਮਰਿਆ ਸਰੀਰ ਇੱਕ ਅੰਦਰ। ਕਹਿੰਦੇ ਜਿਹੜੇ ਸਿੱਖੀ ਦੇ ਸਰਾਪ ਨਾਲ ਸੀ ਉਹ ਨਵਾਂ ਨਵਾਂ ਸਰੀਰ ਰਿਹਾ। ਧਰੂਮ ਬਰਨ ਕੋ ਜਾਂ ਤੇ ਲਹੇ। ਇਸੇ ਕਰਕੇ ਕਹਿੰਦੇ ਬਾਹਰਲਾ ਜਿਹੜਾ ਸਰੀਰ ਦੀ ਉਹਦਾ ਜਿਹੜਾ ਰੰਗ ਧੂਏ ਵਰਗਾ ਲਿਹਾ ਜਾਣਿਆ ਜਾਂਦਾ ਸੀ। ਤਨ ਉਪਰ ਕੋ ਸ਼ੁਸ਼ਕ ਰਹਿਓ ਹੈ। ਜਿਹੜਾ ਉਪਰਲਾ ਸਰੀਰ ਸੀ ਨਾ ਉਹ ਤਾਂ ਸੁੱਕਾ ਜਿਹਾ ਪਿਹੋਇਆ ਰਿਹਾ ਪਿਆ ਰਿਹਾ। ਵਿੱਚ ਕੋ ਸੁੰਦਰ ਦੇਹ ਲਹਿਓ ਹੈ। ਕਛਵ ਰਿਖੀ ਦੇ ਬਰਰੂ ਬਚਨ ਕਰਕੇ ਵਿਚਲਾ ਜਿਹੜਾ ਸਰੀਰ ਸੀ ਉਹ ਬੜਾ ਕਹਿੰਦੇ ਸੋਹਣਾ ਜਾਣਿਆ ਜਾਂਦਾ, ਅੰਦਰਲਾ ਜਿਹੜਾ ਸੀ ਬੜਾ ਸੁੰਦਰ ਜਿਹਾ ਗਿਆਂਦਾ ਸੀ। ਵਿਸ਼ਕਰਮਾ ਨੇ ਛੋਲਿਓ ਸੋ, ਕਹਿੰਦੇ ਜਿਹੜਾ ਉੱਪਰਲਾ ਮਰਿਆ ਜਿਹਾ ਸਰੀਰ ਸੀ ਨਾ, ਉਹ ਕਹਿੰਦੇ ਵਿਸ਼ਕਰਮਾ ਨੇ ਖਲਾਸ ਤੇ ਛਾੜ ਕੇ ਕਹਿੰਦੇ ਉਹ ਛਿਲਿਆ ਸੀ ਲਾਇਆ ਸੀ। ਅੰਤਰ ਕੋਸਬ ਪ੍ਰਗਟਿਓ ਜੋ, ਅੰਦਰਲਾ ਜਿਹੜਾ ਸਰੀਰ ਸੀ ਉਹ ਕਹਿੰਦੇ ਫਿਰ ਸੋਹਣਾ ਪ੍ਰਗਟ ਹੋ ਗਿਆ। ਧਰੂਮ ਵਰਨ ਕੁਛ ਤੇਜ ਨਿਵਾਰਾ, ਇਸ ਕਰਕੇ ਧੂਏ ਵਰਗਾ ਰੰਗ ਵੀ ਤੇ ਜਿਹੜਾ ਕੋਈ ਤੇਜਾ ਸੀ ਉਹ ਵੀ ਕਹਿੰਦੇ ਖਰਾਦ ਕੇ ਵਿਸ਼ਕਰਮਾ ਨੇ ਲਾ ਦਿੱਤਾ। ਸੋ ਪ੍ਰਕਾਸ਼ ਪੁਨ ਕੀਨ ਸੁਧਾਰਾ, ਇਸ ਤਰ੍ਹਾਂ ਬਣਾ ਸਵਾਰ ਕੇ ਸੋਹਣਾ ਜਿਹੜਾ ਪ੍ਰਕਾਸ਼ ਸੀ ਸੋਹਣੀ ਰੋਸ਼ਨੀ ਵਾਲਾ ਬਣਾ ਦਿੱਤਾ ਸੂਰਜ ਨੂੰ। ਉੱਪਰ ਤੇ ਰਵ ਖੁਰਚਿਓ ਜੇਤੋ, ਕਹਿੰਦੇ ਸੂਰਜ ਨੂੰ ਉੱਪਰੋਂ ਉੱਪਰੋਂ ਜਿਹੜਾ ਕਹਿੰਦੇ ਉਸ ਵਿਸ਼ਕਰਮਾ ਨੇ ਕਹਿੰਦੇ ਖਰੋਚਿਆ ਸੀ ਛਿਲਿਆ ਸੀ ਖਰਾਦਿਆ ਸੀ। ਅਪਰ ਕਾਰ ਮਹਿ ਲਾਇਓ ਤੇਤੋ, ਉੱਪਰਲਾ ਜਿਹੜਾ ਬਾਸਮ ਸੁੱਕਿਆ ਸੀ ਕਹਿੰਦੇ ਹੋਰ ਕਿਸੇ ਕੰਮ ਦੇ ਵਿੱਚ ਲਾਇਆ ਉਸ ਵਿਸ਼ਕਰਮਾ ਨੇ। ਚੱਕਰ ਸੁਦਰਸ਼ਨ ਤੇਜ ਵਿਸਾਲਾ, ਇੱਕ ਤਾਂ ਕਹਿੰਦੇ ਸੁਦਰਸ਼ਨ ਚੱਕਰ ਬਣਾਇਆ ਉਹ ਚਮੜੇ ਤੋਂ ਜਿਸਦਾ ਬੜਾ ਭਾਰੀ ਤੇਜ ਪ੍ਰਤਾਪ ਹੈ। ਵਿਸ਼ਕਰਮਾ ਕੀਨਸ ਤਿਸ ਕਾਲਾ, ਇਸ ਤਰ੍ਹਾਂ ਕਹਿੰਦੇ ਵਿਸ਼ਕਰਮਾ ਨੇ ਉਹ ਸੁਦਰਸ਼ਨ ਨੂੰ ਤਿਆਰ ਕੀਤਾ ਉਹ ਮਰੇ ਜੇ ਚਮ ਤੋਂ। ਲਕਸ਼ਮੀ ਪਤ ਕੇ ਸੋ ਕਰ ਸੋ ਹੈ, ਕਹਿੰਦੇ ਅੱਜ ਕੱਲ ਜਿਹੜਾ ਲਕਸ਼ਮੀ ਦਾ ਮਾਲਕ ਭਗਵਾਨ ਵਿਸ਼ਨੂੰ ਦੇ ਹੱਥ ਵਿੱਚ ਕਹਿੰਦੇ ਸੁਦਰਸ਼ਨ ਫਲ ਪਕੜ ਫੜਿਆ ਹੋਇਆ ਸੋਹਦਾ ਹੈ ਸਜਦਾ ਹੈ। ਮਹਾ ਤੇਜ ਯਾ ਤੇ ਤਹਿ ਮੋਹ ਹੈ, ਕਹਿੰਦੇ ਇਸੇ ਕਰਕੇ ਉਸ ਦਰਸ਼ਨ ਚੱਕਰ ਦੇ ਵਿੱਚ ਬੜਾ ਭਾਰੀ ਤੇਜ ਪ੍ਰਤਾਪ ਹੈ, ਜਿੱਧਰ ਜਾਂਦਾ ਉੱਧਰ ਕੱਟੀ ਵੱਢੀ ਜਾਂਦਾ ਹੈ। ਪੁਨ ਤ੍ਰਿਸ਼ੂਲ ਤਿਸ ਤੇ ਰਚ ਲੀਨਾ, ਕਹਿੰਦੇ ਉਹ ਜਿਹੜਾ ਸੁੱਕਾ ਜਿਹਾ ਮਾਸ ਸੀ ਉਹਦੇ ਵਿੱਚੋਂ ਕਹਿੰਦੇ ਜਿਹੜਾ ਤ੍ਰਿਸ਼ੂਲ ਵਿਸ਼ਕਰਮਾ ਨੇ ਬਣਾ ਲਿਆ। ਸੋਤ੍ਰ ਨੈਣ ਕੇ ਕਰ ਮਹਿਦੀਨੋ, ਉਹ ਜਿਹੜਾ ਤਿੰਨਾਂ ਨੇਤਰਾਂ ਵਾਲਾ ਸ਼ਿਵ ਜੀ ਉਹਦੇ ਹੱਥਾਂ ਵਿੱਚ ਦੇ ਦਿੱਤਾ, ਸ਼ਿਵ ਜੀ ਨੂੰ ਬਣਾ ਕੇ ਤ੍ਰਿਸ਼ੂਲ ਫੜਾ ਦਿੱਤਾ। ਇਤਿਆਦਿਕ ਕੁਛ ਔਰ ਬਣਾਵਾ, ਇਸ ਸਵਾਲ ਲੈ ਕੇ ਹੋਰ ਵੀ ਕਹਿੰਦੇ ਸ਼ਸਤਰਾਂ ਨੂੰ ਵਿਸ਼ਕਰਮਾ ਨੇ ਉਹ ਮਾਸ ਤੋਂ ਚਮੜੇ ਤੋਂ ਬਣਾਇਆ। ਹਿਮ ਸੰਗਤ ਇਹੋ ਰੁਚਰ ਸੁਣਾਵਾ, ਇਮ ਪ੍ਰਸੰਗ ਇਹੋ ਰੁਚਰ ਸੁਣਾਵਾ, ਇਸ ਤਰ੍ਹਾਂ ਦਾ ਜਿਹੜਾ ਪ੍ਰਸੰਗ ਬੜਾ ਰੁਚੀਦਾਈ ਬੜਾ ਅਜੀਬ ਜਿਹਾ ਸੁਣਾਇਆ ਪੁਰਾਣਾ ਦਾ। ਸੁਣ ਸੰਗਤ ਨੇ ਹਰਖ ਉਪਾਇ ਹੋ, ਸੰਗਤ ਨੇ ਸੁਣ ਕੇ ਖੁਸ਼ੀ ਜੀ ਤਾਂ ਪੈਦਾ ਕਰਨੀ ਸੀ, ਜਦੋਂ ਇਹੋ ਜਿਹਾ ਸੁਣਾਈਏ ਤੇ ਅੰਦਰ ਅਸੀਂ ਹੱਸਦੇ ਹੁੰਦੇ ਵੀ ਕੀ ਲਿਖਿਆ ਹੈ। ਸਕਲ ਭੇਵ ਮਨ ਮਹਿ ਲਖ ਪਾਇਓ, ਰਾਜਾ ਦਾ ਭੇਦ ਵੀ ਪੁਰਾਣਾ ਵਿੱਚ ਕਿਵੇਂ ਕੁਛ ਕਿਹਾ ਹੋਇਆ, ਇਸ ਜੰਗ ਨੇ ਜਾਣ ਪਾਇਆ ਵੀ ਇਦੋਂ ਦਾ ਸਤਿਗੁਰੂ ਦਾ ਹੀ ਇਤਿਹਾਸ ਠੀਕ ਹੈ। ਸ੍ਰੀ ਜਮਨਾ ਕੋ ਕਰ ਇਸ਼ਨਾਨਾ, ਫਿਰ ਜਮਨਾ ਦੇ ਵਿੱਚ ਇਸ਼ਨਾਨ ਕਰ ਲਿਆ ਹੈ। ਆਗਹਿ ਸਤਿਗੁਰ ਕੀਨ ਪਿਆਨਾ, ਸਤਿਗੁਰੂ ਅਮਰਦਾਸ ਸਾਹਿਬ ਜੀ ਨੇ ਅੱਗੇ ਚੱਲਣਾ ਕੀਤਾ। ਹੁਤੇ ਜਗਾਤੀ ਸੇ ਚੱਲ ਆਏ, ਜਿਹੜੇ ਕਹਿੰਦੇ ਉਹ ਮਸੂਲ ਲੈਣ ਵਾਲੇ ਸੀ ਨਾ ਮਸੂਲੀਏ ਜਗਾਤੀਏ ਉਹ ਚੱਲ ਕੇ ਆ ਗਏ। ਦਰਸ਼ਨ ਕਰ ਉਰ ਮਹਿ ਹਰ ਖਾਏ, ਅਮਰਦਾਸ ਸਾਹਿਬ ਦਾ ਦਰਸ਼ਨ ਦਰਾਰ ਕਰਕੇ ਹਿਰਦੇ ਵਿੱਚ ਬਹੁਤ ਹੀ ਖੁਸ਼ ਪ੍ਰਸੰਨ ਹੋ ਗਏ। ਲੋਕ ਹਜ਼ਾਰ ਹੋ ਬੰਧਨ ਕਰਤੇ, ਮਸੂਲੀਏ ਦੇਖ ਰਹੇ ਆ ਵੀ ਗੁਰੂ ਅਮਰਦਾਸ ਸਾਹਿਬ ਜੀ ਨੂੰ ਤਾਂ ਹਜ਼ਾਰਾਂ ਲੋਕ ਹੀ ਨਮਸਕਾਰਾਂ ਕਰੀ ਜਾ ਰਹੇ। ਮਹਿਮਾ ਦੀਰਗ ਆਂਖ ਨਿਹਰਤੇ, ਮਸੂਲੀ ਅੱਖਾਂ ਨਾਲ ਦੇਖ ਰਿਹਾ ਵੀ ਗੁਰੂ ਅਮਰਦਾਸ ਸਾਹਿਬ ਜੀ ਤਾਂ ਮਹਾਨ ਹੀ ਮਹਿਮਾ ਵਡਿਆਈ ਹੈ। ਤ੍ਰਾਸਤ ਭਏ ਜਗਾਤੀ ਹੇਰ, ਗੁਰੂ ਅਮਰਦਾਸ ਸਾਹਿਬ ਜੀ ਮਹਿਮਾ ਦੇਖ ਕੇ ਜਿੰਨੇ ਮਸੂਲੀਏ ਸੀ ਸਾਰੇ ਕਹਿੰਦੇ ਡਰ ਗਏ। ਨਹੀਂ ਜੇ ਜਵਾ ਲੀਨਸ ਘੇਰ, ਕਿਸੇ ਤਾਂ ਵੀ ਘੇਰ ਕੇ ਮਸੂਲ ਨੀ ਫਿਰ ਇਹਨਾਂ ਨੇ ਲਿਆ ਹੈ। ਡਰ ਮਹਿ ਨਮੋ ਕਰੀ ਪਗ ਆਏ, ਡਰਦਿਆ ਹੋਇਆ ਆਪ ਵੀ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਤੇ ਇਹਨਾਂ ਨੇ ਨਮਸਕਾਰ ਕੀਤੀ। ਹੱਥ ਜੋਰ ਬੋਲੇ ਹਿਤ ਪਾਏ, ਬੜਾ ਪ੍ਰੇਮ ਪਾ ਕੇ ਹੱਥ ਜੋੜ ਕੇ ਸਾਰੇ ਮਸੂਲ ਲੈਣ ਵਾਲੇ ਨਾਲੇ ਵਸੂਲ ਕੇ ਬੋਲੇ ਸਤਿਗੁਰ ਕਰਨਾ ਦ੍ਰਿਸ਼ਟ ਨਿਹਾਰਹ। ਸਤਿਗੁਰੂ ਅਮਰਦਾਸ ਸਾਹਿਬ ਜੀ ਸਾਡੇ ਉੱਪਰ ਤੁਸੀਂ ਮਿਹਰ ਦੀ ਨਿਗਾਹ ਨਾਲ ਹੀ ਕਿਰਪਾ ਦੀ ਨਿਗਾਹ ਨਾਲ ਹੀ ਤੱਕੋ ਜੀ, ਵੇਖੋ ਜੀ। ਨਿਜ ਸੰਗੀ ਲੇ ਸੰਗ ਸਿਧਾਰਹ। ਮਹਾਰਾ ਆਪ ਦੇ ਨਾਲ ਸੰਗੀ ਸਾਥੀ ਯਾਤਰੀ ਆਏ, ਇਹਨਾਂ ਨੂੰ ਆਪ ਜੀ ਲੈ ਕੇ ਚਲੇ ਜਾਓ। ਤਿੰਨ ਤੇ ਹਮ ਕੁਛ ਲੇਵਹਿ ਨਾਹੀ। ਗੁਰੂ ਅਮਰਦਾਸ ਸਾਹਿਬ ਜੀ ਜਿਹੜਾ ਵੀ ਯਾਤਰਾ ਕਰਨ ਵਾਸਤੇ ਆਪ ਜੀ ਨਾਲ ਕੋਈ ਯਾਤਰੀ ਹੈ, ਉਹਦੇ ਕੋਲੋਂ ਅਸੀਂ ਬਿਲਕੁਲ ਕੋਈ ਮਸੂਲ ਨਹੀਂ ਲਵਾਂਗੇ। ਤਰਾਸ ਆਪ ਕੋ ਧਰ ਉਰ ਮਾਹੀ। ਅਸੀਂ ਆਪ ਜੀ ਦਾ ਜਿਹੜਾ ਡਰ ਹਿਰਦੇ ਵਿੱਚ ਧਾਰਨ ਕੀਤਾ ਹੈ, ਡਰਦੇ ਹਾਂ, ਜਿਸ ਕਰਕੇ ਆਪ ਜੀ ਦੇ ਜੰਗੀ ਸਾਥੀ ਤੋਂ ਨਹੀਂ ਅਸੀਂ ਕੋਈ ਮਸੂਲ ਲਵਾਂਗੇ। ਕਰੂਰ ਬਾਕ ਨਹਿ ਕਹੀਐ ਕੋਇ। ਕਰਕੇ ਹੇ ਗੁਰੂ ਅਮਰਦਾਸ ਸਾਹਿਬ ਜੀ ਸਾਨੂੰ ਕੋਈ ਇਹੋ ਜਿਹਾ ਕਰੜਾ ਲਫ਼ਜ਼ ਨਾ ਕਹਿ ਦੇ। ਲੇਹ ਜੋ ਨਾਮ ਤਜ ਹੈ ਹਮ ਸੋਏ। ਆਪ ਜੀ ਅੱਗੇ ਕਹਿ ਰਹੇ ਹਾਂ ਵੀ ਜਿਹੜਾ ਆਪ ਜੀ ਦਾ ਨਾਮ ਲੈ ਦੇਵੇਗਾ ਉਸਨੂੰ ਅਸੀਂ ਮਸੂਲ ਲੈਣਾ ਛੱਡ ਦਿਆਂਗੇ, ਉਸ ਤੋਂ ਨਹੀਂ ਲਵਾਂਗੇ। ਅਪਰਨ ਤੇ ਧਨ ਲੇਤ ਜਗਾਤ। ਹੋਰਨਾਂ ਤੋਂ ਤਾਂ ਜਿਹੜਾ ਵੀ ਤੀਰਥ ਯਾਤਰਾ ਤੇ ਆਉਂਦਾ ਸੀ ਉਸ ਤੋਂ ਅਸੀਂ ਕਹਿੰਦੇ ਮਸੂਲ ਦੀਏ ਮਾਇਆ ਲੈਂਦੇ ਧਨ ਲੈਂਦੇ ਹੁੰਦੇ ਸੀ। ਤਾਂ ਆਗੇ ਮੱਗ ਕੋ ਚੱਲ ਜਾਤ। ਜਿਹੜਾ ਤੀਰਥ ਦਾ ਕੋਈ ਸਥਾਨ ਹੈ ਰਸਤਾ ਉਹਦੇ ਅੱਗੇ ਕੋਈ ਚੱਲ ਜਾਂਦਾ ਸੀ, ਪਹਿਲਾਂ ਟੈਕਸ ਦਿੰਦਾ ਹੁੰਦਾ ਸੀ ਸਾਨੂੰ। ਸੁਣ ਸ੍ਰੀ ਸਤਿਗੁਰ ਤਿੰਨ ਸੌ ਕਹਿਓ। ਜਿੰਨੇ ਮਸੂਲੀਏ ਉਹਨਾਂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਹਾ ਹਮ ਦਿਸਦੇ ਜੇ ਕਰ ਡਰ ਲਹਿਓ। ਜੇ ਸਾਡੇ ਤਰਫੋਂ ਤੁਸੀਂ ਡਰ ਪੈ ਜਾਣਿਆ ਹੈ ਤਾਂ ਸੁਣ ਨਾਮ ਨਾ ਕਹੀਐ ਕਾਹੂ। ਸਾਡਾ ਨਾਮ ਜਿਹੜਾ ਸੁਣ ਕੇ ਨਾ ਕਿਸੇ ਨੂੰ ਤੁਸੀਂ ਕੁਝ ਨਹੀਂ ਕਹਿਣਾ ਹੈ। ਯਾਤਰੀ ਆਏ ਸਰਬ ਹਮ ਪਾਹੂ। ਜਿੰਨੇ ਕਹਿੰਦੇ ਯਾਤਰਾ ਕਰਨ ਵਾਲੇ ਯਾਤਰੀ ਹੈ ਸਾਡੇ ਕੋਲ ਸਾਰੇ ਚਲੇ ਆਉਣ, ਤੁਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ। ਜੇ ਤੁਮ ਚਾਹਤ ਹਾਂ ਧਨ ਲੈਣਾ। ਜੇ ਤੁਸੀਂ ਚਾਹੁੰਦੇ ਹਾਂ ਵੀ ਅਸੀਂ ਇਹ ਧਨ ਲੈਣਾ ਮਸੂਲ ਦਾ ਤਾਂ ਹਮ ਸੋ ਅਬ ਹੂੰ ਕਹਿ ਦੇਣਾ। ਤੁਸੀਂ ਸਾਡੇ ਸਾਹਮਣੇ ਖਲੋਤੇ ਹੈ ਤੇ ਸਾਨੂੰ ਹੁਣ ਕਹਿ ਦਿਓ ਵੀ ਇੰਨੀ ਮਾਇਆ ਅਸੀਂ ਲੈਣੀ, ਅਸੀਂ ਤੁਹਾਨੂੰ ਦੇ ਦਿਆਂਗੇ। ਪਿੱਛੇ ਤੇ ਨਹਿ ਰੋਕਹ ਕੋਈ। ਅਸੀਂ ਚਲੇ ਜਾਈਏ ਬਾਅਦ ਦੇ ਵੀ ਤੁਸੀਂ ਕਹੋ ਵੀ ਮਸੂਲ ਦਿਓ ਵੀ ਅਸੀਂ ਨਹੀਂ ਜਾਣ ਦੇਣਾ, ਬਾਅਦ ਵਿੱਚ ਤੁਸੀਂ ਪਿੱਛੇ ਕਿਸੇ ਨੂੰ ਨਹੀਂ ਰੋਕਣਾ ਟੋਕਣਾ ਹੈ। ਅਬ ਹਮ ਦੇਹ ਚਾਹੋ ਧਨ ਜੋਈ। ਹੁਣ ਅਸੀਂ ਜਿੰਨਾ ਤੁਸੀਂ ਧਨ ਚਾਹੁੰਦੇ ਓਨਾ ਹੀ ਤੁਹਾਨੂੰ ਅਸੀਂ ਦੇ ਦਿੰਦੇ ਹਾਂ। ਸ੍ਰੀ ਸਤਿਗੁਰ ਜੇ ਤਿਕ ਤੁਮ ਸਾਥ। ਸਵੇਰੇ ਮਸੂਲੀਏ ਬੋਲੇ ਹੇ ਗੁਰੂ ਅਮਰਦਾਸ ਸਾਹਿਬ ਜੀ ਜਿੰਨੇ ਤੁਹਾਡੇ ਨਾਲ ਚੱਲ ਕੇ ਆਏ ਸੋ ਸਭ ਜਾਹੋ ਗਹਿ ਨਹਿ ਹਾਥ। ਬਸ ਮਸੂਲ ਦਿੱਤੇ ਬਗੈਰ ਚਲੇ ਜਾਣ, ਅਸੀਂ ਕਿਸੇ ਦਾ ਹੱਥ ਨਹੀਂ ਫੜਾਂਗੇ। ਤਬ ਸ੍ਰੀ ਅਮਰਦਾਸ ਚੱਲ ਪਰੇ। ਇਸ ਤਰ੍ਹਾਂ ਮਸੂਲੀਆਂ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਨੂੰ ਚੱਲ ਪਏ। ਲੋਕ ਹਜ਼ਾਰਾਂ ਸੰਗੀ ਕਰੇ। ਹਜ਼ਾਰਾਂ ਲੋਕਾਂ ਨੂੰ ਗੁਰੂ ਮਹਾਰਾਜ ਨੇ ਆਪਣੇ ਨਾਲ ਕੀਤਾ ਹੋਇਆ ਸਾਖੀ ਸਾਥੀ ਹੈ। ਪਿੱਛੇ ਜਿਸ ਤੇ ਗਹਿ ਕਰ ਮੰਗੇ। ਅਮਰਦਾਸ ਸਾਹਿਬ ਜੀ ਤੋਂ ਜਾਣ ਤੋਂ ਬਾਅਦ ਜਿੰਦੋ ਵੀ ਇਹ ਹੱਥ ਚਾ ਫੜ ਕੇ ਕੋਈ ਮੰਗਦੇ ਹੈ ਮਸੂਲ ਸੋ ਗੁਰ ਨਾਮ ਲੇਤ ਚੱਲ ਆਗੇ। ਉਹ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਲੈ ਲੈਂਦਾ ਵੀ ਮੈਂ ਤਾਂ ਉਹਨਾਂ ਨਾਲ ਯਾਤਰਾ ਕਰਨ ਆਇਆ ਹੈ, ਤੇ ਉਹ ਕਹਿੰਦੇ ਬਸ ਫਿਰ ਉਹਨੂੰ ਛੱਡ ਦਿੰਦੇ ਹੈ ਤੇ ਖਾਲੀ ਰਹਿ ਗਏ। ਹਮ ਤੋ ਗੁਰ ਕੇ ਸੰਗੀ ਆਹ। ਜਦੋਂ ਵੀ ਕੋਈ ਬਾਂਹ ਪਕੜਦਾ ਉਹਨੂੰ ਕਹਿੰਦਾ ਵੀ ਅਸੀਂ ਤਾਂ ਗੁਰੂ ਅਮਰਦਾਸ ਸਾਹਿਬ ਦੇ ਸੰਗੀ ਸਾਥੀ ਉਹਨਾਂ ਨਾਲ ਯਾਤਰਾ ਕਰਨ ਆਏ ਹੋਏ ਆ। ਚੱਲੇ ਜਾਤ ਐਸੇ ਜਬ ਕਹੇ। ਜਦੋਂ ਯਾਤਰੀ ਇਸ ਤਰ੍ਹਾਂ ਕਹਿ ਜਾਂਦੇ ਆ ਬਸ ਫਿਰ ਚਲੇ ਜਾਂਦੇ, ਉਹਨਾਂ ਨੂੰ ਕੁਝ ਨਹੀਂ ਕਹਿੰਦੇ। ਤਿਸ ਦਿਨ ਸਗਰੇ ਮਹਿ ਨਰ ਨਾਰੀ। ਉਸ ਦਿਨ ਜਿੰਨੇ ਕੁ ਇਸਤਰੀ ਪੁਰਸ਼ ਸਨ ਜਬ ਰੋਕਹਿ ਗੁਰ ਨਾਮ ਉਚਾਰੀ। ਮਸੂਲੀਏ ਜੇ ਮਸੂਲ ਲੈਣ ਵਾਸਤੇ ਰੋਕਦੇ ਆ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ, ਉਹ ਯਾਤਰੀ ਲੈ ਦਿੰਦੇ। ਤਿਸ ਕੋ ਤਿਆਗਹਿ ਜਾਹ ਸੁਖਾਰੋ। ਛੱਡ ਦਿੰਦੇ ਸੁਖਾਲਾ ਹੀ ਚਲਾ ਜਾਂਦਾ ਅੱਗੇ। ਹਰਖਤ ਉਚਰਤ ਜੈ ਜੈਕਾਰੋ। ਹੋਇਆ ਹੋਇਆ ਗੁਰੂ ਅਮਰਦਾਸ ਸਾਹਿਬ ਜੀ ਦੀ ਜੈ ਜੈਕਾਰ ਉਚਾਰਦਾ ਵੀ ਧੰਨ ਗੁਰੂ ਅਮਰਦਾਸ ਸਾਹਿਬ ਜੀ ਹਨ। ਪਛਤਾਵਤ ਜੇ ਹੁਤੇ ਜਗਾਤੀ, ਜਿਹੜੇ ਇੱਥੇ ਜਗਾਤੀਏ ਮਸੂਲ ਲੈਣ ਵਾਲੇ ਸੀ ਉਹ ਬੜਾ ਪਛੋਤਾਵਾ ਕਰ ਰਹੇ। ਅੱਜ ਨਹੀਂ ਕੋ ਦਾਮ ਅਗਾਤੀ, ਅੱਜ ਤਾਂ ਵੀ ਸਾਨੂੰ ਕੋਈ ਵੀ ਦਬੜਾਏ ਅਗਾਤੀ ਕੀ ਪ੍ਰਾਪਤ ਨਹੀਂ ਹੋਏ, ਕੋਈ ਰੁਪਈਆ ਧੇਲਾ ਨਹੀਂ ਮਿਲਿਆ ਹੈ। ਮੁਖ ਮੰਦਣ ਤਿਨਕੇ ਪੈ ਰਹੀ, ਇਸ ਕਰਕੇ ਜਿੰਨੇ ਮਸੂਲ ਗਏ ਜਗਾਤੀ ਉਹਨਾਂ ਦੇ ਮੂੰਹ ਦੇ ਵਿੱਚ ਕਹਿੰਦੇ ਮੁੰਦਣ ਕੀ ਹੈ, ਦੰਦਲ ਪੈ ਰਹੀ ਹੈ, ਜਾਣੀ ਚੁੱਪ ਹੋਏ ਬੈਠੇ ਹੈ ਜਿਵੇਂ ਮਾਂ ਮਰੀ ਹੁੰਦੀ। ਹਿਰਦੇ ਬਸੂਰਤ ਰੋਕਹਿ ਨਹੀਂ, ਹਿਰਦੇ ਵਿੱਚ ਝੂਰਦੇ ਹੈ ਪਰ ਰੋਕਦੇ ਕਿਸੇ ਨੂੰ ਵੀ, ਕਹਿੰਦੇ ਵੀ ਗੁਰੂ ਅਮਰਦਾਸ ਜੀ ਦੇ ਨਾਲ ਸਾਰਾ ਸੰਸਾਰ ਹੀ ਤੁਰ ਪਿਆ ਯਾਤਰਾ ਕਰਨ ਲਈ। ਸਗਰੋ ਜਗਤ ਪਰਿਓ ਗੁਰ ਪਾਛੈ, ਸਾਰਾ ਸੰਸਾਰ ਹੀ ਗੁਰੂ ਅਮਰਦਾਸ ਸਾਹਿਬ ਜੀ ਦੇ ਪਿੱਛੇ ਚੱਲ ਪਿਆ ਯਾਤਰਾ ਯਾਤਰਾ ਕਰਨ ਲਈ। ਲੇ ਕਿਸ ਤੇ ਹਮ ਛੂਛੇ ਗਾਛੇ, ਅਸੀਂ ਕਿਤੋਂ ਵੀ ਅੱਜ ਮਸੂਲ ਲਈਏ, ਅਸੀਂ ਤਾਂ ਅੱਜ ਖਾਲੀ ਚੱਲੇ ਹਾਂ। ਉਹ ਭੰਨ ਬੋਲਕਾ ਸਭ ਉੱਠ ਕੇ ਆ, ਜਿਵੇਂ ਗੁਰੂ ਰਾਮਦਾਸ ਸਾਹਿਬ ਜੀ ਅੱਗੇ ਗੋਲਕਾਂ ਜੀਆਂ ਕਹਿੰਦੇ ਤੋੜ ਤੂੜ ਕੇ ਚਲੇ ਚਲੇ ਗਏ ਅੱਖਾਂ ਵੀਚ ਕੇ। ਤਿਸ ਦਿਨ ਕੀ ਨਹਿ ਮਿਲੀ ਜਗਾਤ, ਗੁਰੂ ਅਮਰਦਾਸ ਸਾਹਿਬ ਜੀ ਜਦੋਂ ਇੱਥੋਂ ਅੱਗੇ ਲੰਘੇ ਹੈ ਕਹਿੰਦੇ ਉਸ ਦਿਨ ਦਾ ਇਹਨਾਂ ਨੂੰ ਮਸੂਲ ਨਹੀਂ ਬਿਲਕੁਲ ਹਾਸਲ ਹੋਇਆ, ਸਾਰੀ ਦਿਹਾੜੀ ਖਾਲੀ ਰਹੇ। ਬਸ ਨਹਿ ਚਲਤ ਰਹੇ ਪਛਤਾਤ, ਕੋਈ ਬਸ ਨਹੀਂ ਵਾਹ ਵਾਸਤਾ ਨਹੀਂ ਚੱਲਦਾ, ਪਛੋਤਾਵਾ ਕਰਦੇ ਰਹਿ ਗਏ ਵੀ ਬਹੁਤ ਮਾੜਾ ਹੋਇਆ। ਸ੍ਰੀ ਸਤਿਗੁਰ ਸਭ ਨਰਨ ਜਨਾਈ, ਇੱਧਰ ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਐਸੀ ਲੀਲਾ ਕਰਕੇ ਸਾਰੇ ਲੋਕਾਂ ਨੂੰ ਇਹ ਗੱਲ ਜਣਾ ਦਿੱਤੀ। ਵੱਡੇ ਭਾਗ ਜਿਸ ਲੇਹ ਸੋ ਪਾਈ, ਵੱਡੇ ਭਾਗ ਹੋਣਗੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੀ ਚਰਨ ਸ਼ਰਨ ਪ੍ਰਾਪਤ ਕਰ ਲਏਗਾ, ਸ਼ਰਨ ਆ ਜਾਏਗਾ। ਜਮ ਜਾ ਗਾਤੀ ਸਭ ਜਗ ਡੰਡਾ, ਉਧਰ ਜਿਹੜਾ ਜਮ ਹੈ ਨਾ ਧਰਮਰਾਜ ਹੈ, ਉਹਦੇ ਜਮਦੂਤ ਜਿਹੜੇ ਉਹ ਸਾਰੇ ਸੰਸਾਰ ਤੋਂ ਡੰਡ ਲੈਂਦੇ, ਉਹਨਾਂ ਨੂੰ ਡੰਡਾ ਚੜ੍ਹਦੇ ਚਾਟਾ ਛਕਾਉਂਦੇ। ਗੁਰ ਕੋ ਨਾਮ ਸੁਨਹਿ ਤਿਸ ਛੰਡਾ, ਜਿਹੜਾ ਗੁਰੂ ਅਮਰਦਾਸ ਸਾਹਿਬ ਗੁਰੂ ਨਾਨਕ ਸਾਹਿਬ ਦਾ ਨਾਮ ਲੈ ਲਏਗਾ ਉਹਨੂੰ ਜਮ ਜਗਤ ਗਿਆ ਧਰਮਰਾਜ ਛੱਡ ਦੇਵੇਗਾ, ਇਹ ਮਹਾਰਾਜ ਨੇ ਜਣਾਇਆ। ਜਾਂ ਤੇ ਸਤਿਗੁਰ ਸਰਨੀ ਪਰ, ਇਸ ਕਰਕੇ ਵੀ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਰਹੀਏ। ਜਮ ਕੋ ਤ੍ਰਾਸ ਮਹਾ ਪਰ ਹਰੈ, ਜਿਹੜਾ ਜਮ ਧਰਮਰਾਜ ਦਾ ਡਰ ਹੈ ਉਹ ਵੀ ਕਹਿੰਦੇ ਦੁਰ ਹੋ ਜਾਏਗਾ, ਨਸ਼ਟ ਹੋ ਜਾਏਗਾ। ਜੈਸੇ ਤੁਰਕ ਜਗਾਤੀ ਇਸ ਤਰ੍ਹਾਂ ਜਿਹੜੇ ਮੁਸਲਮਾਨ ਜਾਤੀ ਦੇ ਮਸੂਲ ਗਏ ਸਨ, ਸੁਨ ਗੁਰ ਨਾਮ ਤਜੇ ਨਰ ਸਭੈ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਮ ਲੈਂਦੇ ਉਸ ਪੁਰਸ਼ ਨੂੰ ਉਹ ਛੱਡ ਦਿੰਦੇ ਹਨ, ਉਸ ਤੋਂ ਮਸੂਲ ਨਹੀਂ ਲੈਂਦੇ ਹਨ। ਅਬ ਪਰਤੱਛਿਆ ਕਰ ਕੇ ਦਿਖ ਰਾਈ, ਇਹ ਗੁਰੂ ਅਮਰਦਾਸ ਸਾਹਿਬ ਨੇ ਮਾਤ ਲੋਕ ਵਿੱਚ ਕਹਿੰਦੇ ਪ੍ਰਗਟ ਕਰਕੇ ਗੱਲ ਦਿਖਾ ਦਿੱਤੀ ਹੈ ਵੀ ਪ੍ਰਲੋਕ ਵਿੱਚ ਵੀ ਜਿਹੜਾ ਮਹਾਰਾਜ ਦਾ ਨਾਮ ਲੈ ਲਓ ਉਹਨੂੰ ਜਮਦੂਤ ਨਹੀਂ ਕੁਝ ਕਹੇਗਾ। ਲੇ ਗੁਰ ਨਾਮ ਸੋ ਜਮ ਛੁਟਕਾਈ, ਜਿਹੜਾ ਗੁਰੂ ਅਮਰਦਾਸ ਸਾਹਿਬ ਦਾ ਨਾਮ ਲੈ ਲਏਗਾ ਉਹ ਜਮਾਂ ਤੋਂ ਵੀ ਛੁਟਕਾਰਾ ਪਾ ਜਾਏਗਾ। ਤਿਸ ਦਿਨ ਤੇ ਗੁਰ ਕੇ ਸੰਗ ਪੀਰ, ਉਸ ਦਿਨ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਬੜੀ ਲੋਕਾਂ ਦੀ ਭੀੜ ਹੈ। ਭਾਈ ਅਦਕ ਮਗ ਚੱਲ ਹੈ ਬਹੀਰ, ਭੀੜ ਹੋ ਗਈ ਰਸਤੇ ਵਿੱਚ, ਬਹੀਰ ਪਾ ਕੇ ਦੂਰ ਤੱਕ ਤਾਤਾ ਲੱਗਿਆ ਜਾ ਰਿਹਾ ਹੈ। ਜਬ ਸੰਧਿਆ ਕਹੋ ਕਰ ਹੈ ਡੇਰੋ, ਜਦੋਂ ਸ਼ਾਮ ਦਾ ਸਮਾਂ ਆ ਜਾਂਦਾ ਉਦੋਂ ਟਿਕਾਣਾ ਕਰ ਲੈਂਦੇ। ਦਰਸ਼ਨ ਕੋ ਉਮਗਾਏ ਬਡੇਰੋ, ਦਰਸ਼ਨ ਕਰਨ ਵਾਸਤੇ ਬਹੁਤ ਜ਼ਿਆਦਾ ਉਛਰਦੇ ਆ ਸਤਿਗੁਰੂ ਵੱਲ ਨੂੰ ਆਉਂਦੇ। ਗੰਗਾ ਸੰਗ ਸਗਲ ਚੱਲ ਆਵੇ, ਜਿਹੜਾ ਗੰਗਾ ਨੂੰ ਜਾਣ ਵਾਲਾ ਨਾ ਜੱਥਾ ਉਹ ਵੀ ਨਾਲ ਨਾਲ ਹੀ ਚਲੇ ਆਉਂਦਾ ਵੀ ਚਲੋ ਟੈਕਸ ਤੋਂ ਤਾਂ ਬਖਸ਼ਾਂਗੇ। ਕਰ ਬੰਦ ਹੈ ਗੁਰ ਦਰਸ਼ਨ ਪਾਵੈ। ਹੱਥ ਜੋੜ ਦੇ ਹੈ ਨਮਸਕਾਰਾ ਕਰਦੇ ਮਹਾਰਾਜ ਦੇ ਦਰਸ਼ਨ ਦਾਰ ਪਾਉਂਦੇ। ਜੈ ਜੈਕਾਰ ਪੁਕਾਰ ਉਚਾਰੈ। ਹਾਂ ਇਸ ਤਰ੍ਹਾਂ ਪੂੰਚੀ ਆਵਾਜ਼ ਨਾਲ ਪੁਕਾਰ ਪੁਕਾਰ ਕੇ ਕਹਿੰਦੇ ਗੁਰੂ ਅਮਰਦਾਸ ਸਾਹਿਬ ਜੀ ਜੈ ਹੋਵੇ ਫਤਿਹ ਹੋਵੇ। ਮਿਲ ਸਤਿਗੁਰ ਕੋ ਆਨੰਦ ਧਾਰੈ। ਗੁਰੂ ਅਮਰਦਾਸ ਸਾਹਿਬ ਜੀ ਨਾਲ ਮਿਲ ਮੁੜ ਕੇ ਜਿੰਨੇ ਯਾਤਰੀ ਬੜਾ ਆਨੰਦ ਧਾਰ ਰਹੇ। ਇਸੀ ਰੀਤ ਸ੍ਰੀ ਗੰਗਾ ਗਏ। ਇਸੇ ਤਰ੍ਹਾਂ ਗੁਰੂ ਮਹਾਰਾਜ ਜੀ ਚਲਦੇ ਚਲਦੇ ਗੰਗਾ ਦੇ ਕਿਨਾਰੇ ਚਲੇ ਗਏ, ਜਿਵੇਂ ਉਹ ਗੁਰੂ ਰਾਮਦਾਸ ਸਾਹਿਬ ਜੀ ਨੇ ਕਿਹਾ ਤਿਰਥੀ ਆਏ ਸਰਸਰੀ ਤੇ ਕੌਤਕ ਚਲਤ ਪਿਆ। ਕੰਨ ਖਲ ਬਿਖੈ ਸਿਵਰ ਕੋ ਕੀਏ। ਹਾਂ ਜਿੱਥੇ ਉਹ ਕੰਨ ਖਲ ਹੈ ਪੁਰਾਣੀ ਗੰਗਾ, ਇੱਥੇ ਆ ਕੇ ਆਪ ਜੀ ਨੇ ਤੰਬੂ ਲਾ ਲਿਆ। ਹੁਣ ਵੀ ਉਹ ਛੋਟਾ ਜਿਹਾ ਅਸਥਾਨ ਆਪ ਜੀ ਦਾ ਯਾਦ ਵਿੱਚ ਬਣਿਆ ਹੋਇਆ ਹੈ। ਸੁਰਸਰ ਤਟ ਪਰ ਪੀਪਰ ਥਾਨ। ਗੰਗਾ ਦੇ ਕਿਨਾਰੇ ਕਹਿੰਦੇ ਪਿੱਪਲ ਦਾ ਦਰਖਤ ਹੈ, ਉਹਦੇ ਉੱਪਰ ਹੈ ਛੋਟਾ ਜਿਹਾ ਅਸਥਾਨ। ਬੈਠੇ ਸ੍ਰੀ ਸਤਿਗੁਰ ਭਗਵਾਨ। ਪਿੱਪਲ ਦੇ ਹੇਠਾਂ ਪਰਮੇਸ਼ਰ ਸਤਿਗੁਰੂ ਜੀ ਬੈਠ ਗਏ। ਸੁਣ ਸੁਣ ਲੋਕ ਹਜ਼ਾਰੋ ਆਵੇ ਹੈ। ਉੱਥੇ ਸੁਣ ਸੁਣ ਕੇ ਹਜ਼ਾਰਾਂ ਦੀ ਤਦਾਦ ਵਿੱਚ ਲੋਕ ਚੱਲ ਚੱਲ ਕੇ ਆਉਂਦੇ। ਚੌਹਾਂ ਦਿਸ ਭੀੜ ਥਾਓ ਨਹਿ ਪਾਵੇ ਹੈ। ਸਵੇਰੇ ਬੜੀ ਭੀੜ ਹੈ, ਦਰਸ਼ਨ ਬਿਲਕੁਲ ਥਾਂ ਨਹੀਂ ਪਾ ਰਿਹਾ ਹੈ। ਖਾਣ ਪਾਨ ਪੁਨ ਕਰ ਬਿਸਰਾਮੇ। ਰਾਤ ਦੇ ਸਮੇਂ ਲੰਗਰ ਵਿੱਚ ਲੰਗ ਪ੍ਰਸ਼ਾਦਾ ਪਾਣੀ ਛਕ ਛਕੇ ਆਰਾਮ ਕਰਨ ਲੱਗ ਪਏ। ਜਾਗੇ ਬਹਰ ਰਹੀ ਨਿਸ ਜਾਮੇ। ਜਦੋਂ ਕਹਿੰਦੇ ਪੈਰ ਰਾਤ ਬਾਕੀ ਰਹਿ ਗਈ ਹੈ, ਗੁਰੂ ਅਮਰਦਾਸ ਸਾਹਿਬ ਜੀ ਫਿਰ ਜਾਗ ਪਏ। ਸ੍ਰੀ ਗੰਗਾ ਕੋ ਉਜਲ ਨੀਰ। ਜਿਹੜਾ ਗੰਗਾ ਦਾ ਬੜਾ ਸ਼ੁੱਧ ਵਿਸ਼ਵਾਸ ਪਾਣੀ ਹੈ। ਕੀਨ ਇਸ਼ਨਾਨ ਸਰੀਰ ਸਦੀਰ। ਜੇ ਸਹਿਰ ਸਤਿਗੁਰੂ ਜੀ ਉਹਨਾਂ ਨੇ ਸਰੀਰ ਦਾ ਇਸ਼ਨਾਨ ਕਰ ਲਿਆ ਹੈ। ਭਾਈ ਪ੍ਰਭਾਤ ਸਭਨ ਸੁਣ ਲੀਨ। ਜਦੋਂ ਸਵੇਰ ਹੋਇਆ ਹੈ ਤਾਂ ਸਾਰਿਆਂ ਨੇ ਉਹ ਸੁਣ ਲਿਆ ਹੈ। ਸ੍ਰੀ ਗੁਰ ਅਗਮ ਅਮਰ ਆਗਮਨ ਕੀਨ। ਅਮਰਦਾਸ ਸਾਹਿਬ ਮਹਾਰਾਜ ਜੀ ਨੇ ਇਸ ਤਰ੍ਹਾਂ ਇਸ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਤੀਰਥਾਂ ਤੇ ਆਉਣਾ ਕੀਤਾ ਹੈ। ਰਿਖ ਮੁਨ ਪੰਡਤ ਤੀਰਥ ਵਾਸੀ। ਜਿੰਨੇ ਤੀਰਥਾਂ ਤੇ ਬਸਣ ਵਾਲੇ ਵਿਦਵਾਨ ਹਨ, ਮੁਨੀ ਹਨ, ਰਿਖੀ ਹਨ, ਸੰਤ ਮਹੰਤ ਅਨਕ ਜਗਿਆਸੀ। ਹੋਰ ਜਿਹੜੇ ਸੰਤ ਹਨ, ਮਹੰਤ ਪੂਜਨੀਕ ਹਨ, ਅਨੇਕਾਂ ਜਿਹੜੇ ਜਗਿਆਸੂ ਮੂਰਤੀ ਮਿੱਛਾ ਵਾਲੇ ਹਨ, ਬ੍ਰਹਮਚਾਰੀ ਔਦੂ ਸੰਨਿਆਸੀ। ਜਿਹੜੇ ਕੋਈ ਬ੍ਰਹਮਚਰਜ ਰੱਖਣ ਵਾਲੇ ਬ੍ਰਹਮਚਾਰੀ ਆ, ਅਦੂਤ ਹੈ, ਇਸੇ ਤਰ੍ਹਾਂ ਸੰਨਿਆਸੀ ਆ, ਦੱਤਾਤਰੇ ਦੀ ਪੈਰੋਕਾਰ, ਗ੍ਰਿਸ਼ਤੀ ਬੈਰਾਗੀ ਮਿਲ ਰਾਸੀ। ਹੋਰ ਜਿਹੜੇ ਕੋਈ ਗ੍ਰਿਸ਼ਤੀ ਲੋਕ ਹੈ, ਬੈਰਾਗੀ, ਜਿਹੜੇ ਕੋਈ ਰਾਮਨ ਦੇ ਪਾਸ਼ ਕੇ ਸਮੂਹ ਮਿਲ ਕੇ, ਅਪਰ ਅਨੇਕ ਭੇਖ ਕੇ ਸਾਧੂ। ਹੋਰ ਕਹਿੰਦੇ ਅਨੇਕਾਂ ਭੇਖਾਂ ਦੇ ਲਿਬਾਸਾਂ ਦੇ ਸਾਧੂ, ਦਰਸ਼ਨ ਕਾਰਨ ਗਿਆਨ ਅਗਾਧੂ। ਜੋ ਗਿਆਨ ਦੇ ਵਿੱਚ ਡੂੰਘੇ ਗੁਰੂ ਅਮਰਦਾਸ ਸਾਹਿਬ ਉਹਨਾਂ ਦੇ ਦਰਸ਼ਨ ਦਾਰ ਕਰਨ ਲਈ। ਸ੍ਰੀ ਸਤਿਗੁਰ ਚੌਹ ਦਿਸ ਪਰਵਾਰੇ। ਜਿੰਨੇ ਸਾਧੂ ਸੰਤ ਅਨੇਕਾਂ ਭੇਖਾਂ ਦੇ ਸਾਰੇ ਆ ਕੇ ਗੁਰੂ ਅਮਰਦਾਸ ਸਾਹਿਬ ਸ੍ਰੀ ਇਰਦ ਗਿਰਦ ਇਹਨਾਂ ਨੇ ਘੇਰਾ ਘੱਤ ਲਿਆ, ਸਾਰੇ ਪਾਸੇ ਸਾਧੂ ਸਾਧੂ ਆਏ ਦਿਸ ਰਹੇ ਨੇ। ਕਰ ਜੋਰ ਹੈ ਪਰ ਬੰਧਨ ਧਾਰੇ। ਹੱਥ ਜੋੜਦੇ ਹੈ ਮਹਾਰਾਜ ਦੇ ਚਰਨਾਂ ਤੇ, ਸੀਸ ਨਮਸਕਾਰ ਕਰਦੇ ਮੱਥਾ ਟੇਕਦੇ। ਨਰ ਪ੍ਰਧਾਨ ਨਿਕਟ ਹੋਏ ਵੈਸੇ। ਜਿਹੜੇ ਕੋਈ ਪ੍ਰਧਾਨ ਪੁਰਸ਼ ਸਨ, ਮੁਖੀ ਲੋਕ ਸਨ, ਬਿਲਕੁਲ ਨੇੜੇ ਹੋ ਕੇ ਬੈਠ ਗਏ। ਮੁਨ ਗਨ ਬਿਆਸ ਪਾਸ ਸਭ ਜੈਸੇ। ਇਸ ਤਰ੍ਹਾਂ ਕਹਿੰਦੇ ਬਿਆਸ ਮੁਨੀ ਦੇ ਕੋਲ ਜਿੰਨੇ ਮੁਨੀ ਲੋਕ ਸਨ ਆ ਕੇ ਬੈਠ ਜਾਣ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਕੋਲ ਸਾਰੇ ਵਿਦਵਾਨ ਸਾਧੂ ਭੇਖਾਂ ਦੇ ਆ ਬੈਠੇ ਹਨ। ਜੋਗੀ ਵੱਡੇ ਦਿਗੰਬਰ ਆਏ। ਜੋ ਬੜੇ ਬੜੇ ਜਿਹੜੇ ਜੋਗੀ ਸਨ, ਪੁਰਾਣਾ ਜਾਮ ਕਰਨ ਵਾਲੇ, ਦਸਵੇਂ ਦੁਆਰ ਵਿੱਚ ਪ੍ਰਾਣ ਚੜਾ ਕੇ ਟਿਕਣ ਵਾਲੇ, ਹੋਰ ਜਿਹੜੇ ਬੜੇ ਬੜੇ ਦਿਗੰਬਰ ਹੈ, ਜਿਹੜੇ ਅਲਫ ਨੰਗੇ ਰਹਿਣ ਵਾਲੇ ਨਾਗੇ ਉਹ ਵੀ ਚਲੇ ਆਏ ਹਨ, ਖੱਟ ਦਰਸ਼ਨ ਕੇ ਨਰ ਸਮਦਾਏ। ਖੱਟ ਨਾ ਸ਼ੇ ਦਾ ਦਰਸ਼ਨ ਪੰਥਾਂ ਦਾ ਹੁੰਦਾ, ਛੇ ਪੰਥਾਂ ਦੇ ਜਿਹੜੇ ਪੁਰਸ਼ ਹੈ ਬਹੁਤੇ ਸਭ ਦਰਸ਼ਨ ਕਰਨ ਲਈ ਆਏ ਹਨ। ਪਰਸ਼ੋਤਮ ਕਰ ਅਨਕ ਪ੍ਰਕਾਰਾ, ਹਾਂ ਸਾਰੇ ਵਿਦਵਾਨਾਂ ਸਾਧੂਆਂ ਰਿਖੀਆਂ ਮੁਨੀਆਂ ਨੇ ਅਨੇਕਾਂ ਪ੍ਰਕਾਰ ਦੇ ਗੁਰੂ ਅਮਰਦਾਸ ਸਾਹਿਬ ਜੀ ਦੇ ਅੱਗੇ ਪ੍ਰਸ਼ਨ ਕੀਤੇ ਤੇ ਸੱਲੀ ਪੁਛ ਉੱਤਰ ਸੁਣੇ। ਆਪ ਆਪਣੇ ਮਤ ਅਨੁਸਾਰਾ, ਆਪੋ ਆਪਣੇ ਮਤ ਅਨੁਸਾਰ ਸਭ ਨੇ ਸ਼ੰਕਾ ਨਿਵਿਰਤ ਕਰਨ ਲਈ ਪ੍ਰਸ਼ਨ ਕੀਤੇ। ਜੇਕਰ ਚਰਚਾ ਸਕਲ ਬਖਾਨੋ, ਕਵੀ ਸੰਤੋਖ ਸਿੰਘ ਜੀ ਕਹਿੰਦੇ ਜੇ ਜਿਹੜੀ ਇਹ ਗਿਆਨ ਚਰਚਾ ਗੁਰੂ ਅਮਰਦਾਸ ਸਾਹਿਬ ਜੀ ਦੇ ਨਾਲ ਉਹ ਵਿਦਵਾਨਾਂ ਦੀ ਸਾਧੂ ਸੰਤਾਂ ਦੀ ਹੋਈ, ਮੈਂ ਇੱਥੇ ਸਾਰੀ ਕਹਾਂ ਕਥਨ ਕਰਾਂ। ਗ੍ਰੰਥ ਵਧੈ ਜਾਂ ਤੇ ਡਰ ਮਾਨੋ, ਵੀ ਇਹ ਗੁਰਪ੍ਰਤਾਪ ਜਿਹੜਾ ਸੂਰਜ ਗ੍ਰੰਥ ਹੈ ਬਹੁਤ ਵੱਡਾ ਵੱਧ ਜਾਏਗਾ, ਇਸ ਕਰਕੇ ਮੈਂ ਡਰ ਜਾ ਮੰਨਾ ਵੀ ਵੇ ਬਹੁਤਾ ਕੀ ਪਹਿਲਾਂ ਜ਼ਿਆਦਾ ਹੈ ਤੇ ਹੋਰ ਵੱਡਾ ਬਣ ਜਾਏ। ਜਥਾ ਯੋਗ ਸਭ ਸੋ ਕਹਿ ਕਰਕੇ, ਇਸ ਤਰ੍ਹਾਂ ਜਿਵੇਂ ਯੋਗਤਾ ਬਣਦੀ ਸੀ ਸਾਰਿਆਂ ਵਿਦਵਾਨਾਂ ਸਾਧੂਆਂ ਦੇ ਸਾਥ ਆਪ ਜੀ ਨੇ ਬਚਨ ਕਹਿ ਕਰਕੇ। ਭਏ ਪ੍ਰਸੰਨ ਤੋਖਤਾ ਧਰ ਕੇ, ਸਾਰੇ ਪ੍ਰਸੰਨਤਾ ਹੀ ਧਾਰ ਕਰਕੇ ਪ੍ਰਸੰਨ ਹੋ ਗਏ ਹਨ। ਸਭ ਨੇ ਜਾਣੇ ਗਹਿਰ ਗੰਭੀਰ, ਸਾਰਿਆਂ ਨੇ ਜਾਣਿਆ ਹੈ ਵੀ ਗੁਰੂ ਅਮਰਦਾਸ ਸਾਹਿਬ ਜੀ ਤਾਂ ਬੜੇ ਭਾਰੀ ਡੂੰਘੇ ਆਸ਼ੇ ਵਾਲੇ ਹੈ, ਗਹਿਰ ਗੰਭੀਰ ਹਨ, ਨਿਰਹਲ ਹਨ। ਇਮਕੋ ਥਾਹ ਨਾ ਦੀਰਘ ਤੀਰ, ਇਹ ਤਾਂ ਮਹਾਨ ਤੀਰ ਧਾਰ ਹੀ ਹੈ, ਇਹਨਾਂ ਦੇ ਗਿਆਨ ਦਾ ਇਸ ਤਰ੍ਹਾਂ ਕੋਈ ਹਾਥਾ ਨਹੀਂ ਹਾਥ ਨਹੀਂ ਹੈ ਤਾਂ ਕੌਤਕ ਚਲਤ ਪਿਆ। ਇਸ ਤਰ੍ਹਾਂ ਵੀ ਗੁਰੂ ਰਾਮਦਾਸ ਸਾਹਿਬ ਜੀ ਨੇ ਵੀ ਉੱਥੇ ਅਚਰਜ ਹੀ ਕੌਤਕ ਹੋਇਆ। ਉਹ ਕੀ ਹੋਇਆ ਸੀ ਵੀ ਗੁਰੂ ਅਮਰਦਾਸ ਸਾਹਿਬ ਜੀ ਜਿਸ ਜਿਸ ਚੀਜ਼ ਕੋਈ ਇਸ਼ਟ ਦੀ ਉਪਾਸ਼ਨਾ ਕਰਨ ਵਾਲਾ ਸੀ, ਜਿਹੜਾ ਜਿਸ ਜਿਸ ਇਸ਼ਟ ਨੂੰ ਮੰਨਦਾ ਸੀ ਉਸੇ ਉਸੇ ਇਸ਼ਟ ਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਦੇ ਉਹਨਾਂ ਨੂੰ ਦਰਸ਼ਨ ਹੋ ਰਹੇ ਸੀ। ਜਿਹੜਾ ਕੋਈ ਦਿੱਤਾਤਰੇ ਦੀ ਉਪਾਸ਼ਨਾ ਕਰਨਾ ਉਹਨੂੰ ਗੁਰੂ ਅਮਰਦਾਸ ਸਾਹਿਬ ਜੀ ਦਿੱਤਾਤਰੇ ਰੂਪ ਵੀ ਦਰਸ਼ਨ ਦੇ ਰਹੇ ਸਨ। ਜਿਹੜਾ ਕੋਈ ਵਿਸ਼ਨੂੰ ਦੀ ਉਪਾਸ਼ਨਾ ਰੂਪ ਕਰਨ ਵਾਲਾ ਨੂੰ ਵਿਸ਼ਨੂੰ ਦੇ ਰੂਪ ਦੇ ਵਿੱਚ ਦਰਸ਼ਨ ਦੇ ਰਹੇ ਸੀ। ਜਿੰਨੇ ਜਿੰਨੇ ਕੋਈ ਇਸ਼ਟਾਂ ਦੇ ਉਪਾਸ਼ ਕੀ ਉਸੇ ਉਸੇ ਰੂਪ ਵਿੱਚ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨ ਹੋਏ ਸਨ, ਜਿਸ ਕਰਕੇ ਸਾਰੇ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਸਾਧੂ ਸੰਤ ਭੇਖਾਂ ਦੇ ਝੁਕ ਗਏ ਸਨ ਵੀ ਇਹ ਧਨ ਹਨ। ਕਰ ਕਰ ਨਮੋ ਵਿਦਾ ਹੋਏ ਗਏ, ਸਾਰੇ ਵਿਦਵਾਨ ਸਾਧੂ ਸੰਤ ਰਿਖੀ ਮੁਰ ਮੱਥੇ ਟੇਕ ਕੇ ਗੁਰੂ ਅਮਰਦਾਸ ਸਾਹਿਬ ਜੀ ਤੇ ਪਾਸੋਂ ਵਿਦਾ ਹੋ ਗਏ ਚਲੇ ਗਏ। ਕਰ ਤੁਸ ਤਤ ਮਗ ਗਮਨਤ ਪਏ, ਹਾਂ ਗੁਰੂ ਅਮਰਦਾਸ ਸਾਹਿਬ ਜੀ ਉਸ ਕਰਦੇ ਹੋਏ ਰਸਤੇ ਵਿੱਚ ਚਲੇ ਗਏ। ਪੁਨ ਸ੍ਰੀ ਗੁਰ ਸੁਰਸਰ ਅਰਾਧੀ, ਉਸ ਤੋਂ ਬਾਅਦ ਜਿਹੜੀ ਗੰਗਾ ਹੈ ਨਾ ਜਿਹਨੇ ਇੱਥੇ ਬੈਠ ਕੇ ਨਦੀ ਤੇ ਤਪੱਸਿਆ ਕੀਤੀ ਹੈ ਉਹਨੂੰ ਯਾਦ ਕੀਤਾ ਵੀ ਤੂੰ ਵੀ ਆ ਕੇ ਮੱਥਾ ਟੇਕ ਲੈ, ਕੁਝ ਵਰ ਲੈ ਲੈ। ਹੇ ਦੇਵੀ ਵੱਡ ਯਤਨਨ ਲਾ ਦੀ, ਹੇ ਗੰਗਾ ਦੇਵੀ ਬੜੇ ਯਤਨਾਂ ਨਾਲ ਲੱਭਣ ਵਾਲੀ ਤੂੰ ਵੀ ਆ ਜਾਏ ਗੁਰੂ ਨਾਨਕ ਨੂੰ ਮੱਥਾ ਟੇਕ ਲਾ ਕਰ। ਕੇਤਿਕ ਨਰਿਪ ਤਪ ਕਰ ਕਰ ਮਰੇ, ਤੇਰੇ ਆ ਨਦੀ ਦੇ ਉੱਪਰ ਕਿੰਨੇ ਲੋਕ ਰਾਜੇ ਤਪ ਕਰ ਕਰਦੇ ਮਰ ਗਏ ਹਨ। ਬਹੁਰ ਭਗੀਰਥ ਲਿਆਵਨ ਕਰੇ, ਇਸ ਤਰ੍ਹਾਂ ਫਿਰ ਜਿਹੜਾ ਭਗੀਰਥ ਰਾਜਾ ਉਸਨੇ ਤੈਨੂੰ ਮਾਤ ਲੋਕ ਵਿੱਚ ਲਿਆਣਾ ਕੀਤਾ ਸੀ। ਸ਼ਿਵ ਨੇ ਧਾਰ ਸੀਸ ਪਰ ਧਾਰੀ, ਜਿਹੜਾ ਸ਼ਿਵ ਜੀ ਉਸਨੇ ਤੈਨੂੰ ਆਪਣੇ ਸੀਸ ਦੇ ਉੱਪਰ ਧਾਰਨ ਕਰ ਲਿਆ। ਅੱਗ ਹਰ ਬੇ ਕੋ ਧਰ ਪਰ ਬਾਰੀ, ਇਸ ਤਰ੍ਹਾਂ ਜਿਹੜਾ ਪਾਣੀ ਹੈ ਪਾਪਾਂ ਨੂੰ ਨਾਸ਼ ਕਰਨ ਵਾਲਾ ਉਸਨੂੰ ਸੀਸ ਤੇ ਧਾਰਨ ਕਰ ਲਿਆ। ਤਿੰਨ ਲੋਕ ਮਾਨੀ ਅਗਹਾਨੀ, ਤਿੰਨਾਂ ਲੋਕਾਂ ਨੇ ਮੈਨੂੰ ਪਾਪ ਨਾਸ਼ ਕਰਨ ਵਾਲਾ ਮੰਨਿਆ। ਪ੍ਰਥਮ ਸੇਵ ਤੁਮਰੀ ਹਮ ਠਾਨੀ, ਜਦੋਂ ਪੂਰੇ ਗੁਰੂ ਦੀ ਭਾਲ ਵਿੱਚ ਢੂੰਡ ਵਿੱਚ ਸਨ ਉਸ ਵੇਲੇ ਇੱਕੀ ਵਾਰ ਤੇਰੇ ਸਥਾਨ ਤੇ ਅਸੀਂ ਇੱਥੇ ਆਉਂਦੇ ਰਹੇ ਹਾਂ। ਤਿਸ ਕੋ ਫਲ ਸੁਭ ਪ੍ਰਾਪਤ ਹੋਵਾ, ਕਹਿੰਦੇ ਜਿਹੜਾ ਇਸ ਸਥਾਨ ਦੇ ਪੂਰੇ ਗੁਰੂ ਦੀ ਢੂੰਡ ਕਰਨ ਵਾਲਾ ਵਾਸਤੇ ਆਉਂਦੇ ਹੋਏ ਰਹੇ ਹੋ, ਸਾਨੂੰ ਚੰਗਾ ਹੀ ਲਾਭ ਹੋ ਗਿਆ, ਫਲ ਮਿਲ ਗਿਆ। ਸਰਬ ਪ੍ਰਪੰਚ ਆਪ ਕਰ ਜੋਗਾ, ਜਿੰਨਾ ਸਾਰਾ ਸੰਸਾਰ ਉਸਨੂੰ ਅਸੀਂ ਆਪਾ ਕਰਕੇ ਹੁਣ ਵੇਖ ਲਿਆ ਹੈ, ਆਪਣਾ ਆਪਾ ਹੀ ਵੇਖਦੇ ਹਾਂ ਵੀ ਬ੍ਰਹਮ ਦਿਸ਼ਾ ਬ੍ਰਹਮ ਸੁਣੀਆਂ ਵਾਲੀ ਅਵਸਥਾ ਹੋ ਗਈ ਹੈ। ਦੇਹ ਦਰਸ਼ਨ ਵਿਦਤ ਨਿਜ ਦੇਹ, ਕਹਿੰਦੇ ਤੂੰ ਵੀ ਆਪਣਾ ਕਹਿੰਦੇ ਦੇਹ ਕਰਕੇ ਤੇ ਪ੍ਰਗਟ ਹੋ ਜਾ। ਦੇਹ ਅਛੇਹ ਮੋਹ ਲਖ ਲੇਹੇ, ਤੇਰੇ ਅਸਥਾਨ ਤੇ ਅਸੀਂ ਪੂਰੇ ਗੁਰੂ ਦੀ ਢੂੰਡ ਕਰਨ ਵਾਸਤੇ ਆਉਂਦੇ ਰਹੇ ਹਾਂ, ਇਸ ਤਰ੍ਹਾਂ ਸਾਡਾ ਵੀ ਪ੍ਰੇਮ ਪਿਆਰ ਤੂੰ ਜਾਣ ਲੈ। ਇਤਿਹਾਦਿਕ ਨਿਜ ਸਿਫਤ ਸੁਣੀ ਜਬ, ਇਸ ਤਰ੍ਹਾਂ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਜਦੋਂ ਸਿਫਤੀ ਦੇ ਬਚਨ ਸੁਣੇ, ਸ੍ਰੀ ਗੰਗਾ ਪ੍ਰਗਟੀ ਜਲ ਤੇ ਤਬ, ਉਸ ਵੇਲੇ ਕਹਿੰਦੇ ਉਹ ਜਲ ਦੇ ਵਿੱਚੋਂ ਜਿਹੜੀ ਗੰਗਾ ਦੇਵੀ ਉਹ ਪ੍ਰਗਟ ਹੋਇਆ ਈ ਬਾਹਰ ਨਿਕਲਿਆ ਈ। ਸ੍ਰੀ ਗੁਰ ਅਮਰ ਬੰਦਨਾ ਠਾਨੀ, ਉਸ ਗੰਗਾ ਨੇ ਕਹਿੰਦੇ ਆਉਂਦਿਆਂ ਸਾਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਨਮਸਕਾਰ ਕੀਤੀ। ਧੰਨ ਧੰਨ ਅਵਲੋਕ ਬਖਾਨੀ, ਗੁਰਦਾਸ ਸਾਹਿਬ ਦੇ ਦਰਸ਼ਨ ਦਗਾਰ ਕਰਕੇ ਮਹਾਰਾ ਆਪ ਧੰਨ ਹੋ, ਆਪ ਧੰਨ ਹੋ, ਐਸੇ ਕਿਹਾ ਉਸਨੇ। ਜਗਤੇਸ਼ਵਰ ਕੀ ਜੋਤ ਵਿਸਾਲਾ, ਗੁਰਦਾਸ ਸਾਹਿਬ ਮਹਾਰਾ ਆਪ ਤਾਂ ਜਦੋਂ ਜਗਤ ਦਾ ਈਸ਼ਵਰੋ ਦੀ ਮਹਾਨ ਜੋਤ ਹੋ, ਉਸਦੇ ਮਹਾਰਾ ਮਾਲਕ ਹੋ। ਤੁਮਕੋ ਪ੍ਰਾਪਤ ਭਈ ਉਜਾਲਾ, ਵਾਹਿਗੁਰੂ ਦੀ ਜੋਤ ਹੈ ਉਹ ਅੱਗੇ ਤੋਂ ਅੱਗੇ ਤੁਹਾਨੂੰ ਹੀ ਜਲਜ ਪ੍ਰਾਪਤ ਹੋਈ ਹੈ। ਤੁਮ ਪਾਵਨ ਪਾਵਨ ਕਰ ਪਾਵਨ, ਇਹ ਗੁਰੂ ਅਮਰਦਾਸ ਸਾਹਿਬ ਜੀ ਜੋ ਤੁਹਾਡੇ ਪਵਿੱਤਰ ਚਰਨਾ ਉਹ ਮੇਰੇ ਵਿੱਚ ਪਾ ਕਰਕੇ, ਕਲ ਨਰ ਪਾਪਨ ਭਾਰ ਨਸਾਵਨ, ਕਿਰਪਾ ਕਰੋ ਜਿਹੜੇ ਕਲਯੁਗ ਲੋਕਾਂ ਦੇ ਪਾਪਾਂ ਦਾ ਭਾਰ ਆ ਉਹ ਨਾਸ ਕਰ ਦਿਓ ਜੀ। ਸੁਣ ਪ੍ਰਸੰਗ ਸ੍ਰੀ ਗੁਰ ਤਬ ਹੋਏ, ਇਸ ਤਰ੍ਹਾਂ ਜਿਹੜੀ ਗੰਗਾ ਦੇ ਪਾਸੋਂ ਗੁਰੂ ਅਮਰਦਾਸ ਸਾਹਿਬ ਜੀ ਆਪਣੀ ਮਹਿਮਾ ਵਡਿਆਈ ਸੁਣ ਕੇ ਬਹੁਤ ਹੀ ਪ੍ਰਸੰਨ ਹੋ ਗਏ। ਅੰਤਰ ਧਿਆਨ ਭਈ ਜਲ ਮੋਏ, ਆ ਮੱਥਾ ਟੇਕ ਕੇ ਉਸਤੀ ਕਰਕੇ ਫਿਰ ਕਹਿੰਦੇ ਇਸ ਤਰ੍ਹਾਂ ਜਲ ਦੇ ਵਿੱਚ ਹੀ ਆ ਜਾ ਪ੍ਰਵੇਸ਼ ਹੋ ਗਈ, ਗੁਪਤ ਹੋ ਗਈ ਹੈ। ਕੇਤਕ ਦਿਨ ਬਸ ਕੀਨ ਸ਼ਨਾਨਾ, ਹਾਂ ਗੁਰੂ ਅਮਰਦਾਸ ਸਾਹਿਬ ਜੀ ਨੇ ਕੁਝ ਕੁ ਦਿਨ ਇੱਥੇ ਬਸ ਕੇ ਨਿਵਾਸ ਕਰਕੇ ਇਸ਼ਨਾਨ ਕਰਦੇ ਰਹੇ। ਮਨ ਭਾਵਤ ਦੇ ਕਰ ਤਹਿ ਦਾਨਾ, ਮਨ ਪਾਉਂਦਾ ਉੱਥੇ ਦਾਨ ਪੁੰਨ ਵੀ ਦਿੱਤਾ ਕੀਤਾ। ਸਨੈ ਸਨੈ ਪੁੰਨ ਡੇਰਾ ਪਾਵਤ, ਫਿਰ ਹੌਲੀ ਹੌਲੀ ਇਸੇ ਤਰ੍ਹਾਂ ਡੇਰਾ ਪਾਉਂਦਿਆਂ ਹੋਇਆ ਗੋਇੰਦਵਾਲ ਦਿਸ਼ਾ ਕੋ ਆਵਤ, ਸ਼੍ਰੀ ਗੋਇੰਦਵਾਲ ਸਾਹਿਬ ਦੀ ਤਰਫ ਨੂੰ ਚਲੇ ਆ ਰਹੇ। ਜੈ ਜੈਕਾਰ ਕਰਤ ਨਰ ਸੰਗ, ਜਿੰਨੇ ਮਜਾਤਰੀ ਲੋਕ ਹੈ ਇਸ ਨਾਲ ਸਾਰੇ ਗੁਰੂ ਅਮਰਦਾਸ ਤੁਹਾਡੀ ਜੈ ਹੋਵੇ, ਤੁਹਾਡੀ ਫਤਿਹ ਹੋਵੇ ਕਹਿ ਕਰ ਰਹੇ। ਅਧਿਕ ਆਨੰਦਤ ਪਿਖ ਗੁਰ ਅੰਗ, ਗੁਰੂ ਮਹਾਰਾਜ ਦੇ ਸਰੂਪ ਨੂੰ ਵੇਖ ਵੇਖ ਕੇ ਬੜੇ ਆਨੰਦ ਖੁਸ਼ ਹੋ ਰਹੇ। ਦੋਹਰਾ ਕ੍ਰਮ ਕ੍ਰਮ ਪੰਥ ਉਲੰਘ ਕਰ, ਕ੍ਰਮ ਕ੍ਰਮ ਕੀਏ ਨੰਬਰ ਵਾਰ ਜਿਹੜਾ ਰਸਤਾ ਨੂੰ ਉਲੰਘ ਕਰਕੇ, ਇਸੀ ਗ੍ਰਾਮ ਕੋ ਆਏ, ਉਸੇ ਪਿੰਡ ਵੱਲ ਨੂੰ ਆ ਗਏ ਜਿੱਥੇ ਮੇੜਾ ਨਗਰ ਉਸਦੀ ਤਰਫ ਨੂੰ ਆਏ ਹਨ। ਪਦਮ ਪਛਾਣਿਓ ਬਿਪਰ ਜਿਹੇ, ਦੁਰਗਾ ਦਾਸ ਬ੍ਰਹਮਣ ਨੇ ਗੁਰੂ ਅਮਰਦਾਸ ਸਾਹਿਬ ਦੇ ਚਰਨਾਂ ਦੇ ਵਿੱਚੋਂ ਪਦਮ ਦੀ ਰੇਖਾ ਨੂੰ ਪਛਾਣਿਆ ਸੀ। ਗੁਰਤਾ ਜਬ ਨਹਿ ਪਾਏ, ਕਹਿੰਦੇ ਪੂਰੇ ਗੁਰੂ ਦੀ ਢੂੰਡ ਵਿੱਚ ਆਪ ਆਉਂਦੇ ਜਾਂਦੇ ਸੀ, ਗੁਰਤਾ ਕਦੀ ਆਪ ਜੀ ਨੇ ਅਜੇ ਨਹੀਂ ਪ੍ਰਾਪਤ ਕੀਤੀ ਸੀ। ਚੌਪਾਈ ਡੇਰਾ ਵਹਿਰ ਕੀਨ ਗੁਰ ਤਹਾਂ, ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਮੇੜੇ ਨਗਰ ਤੋਂ ਬਾਰ ਬਾਰ ਹੀ ਡੇਰਾ ਕਰ ਲਿਆ, ਤੰਬੂ ਲਾ ਲਿਆ। ਸੰਗਤ ਸੰਗ ਭੀੜ ਨਰ ਮਹਾਂ, ਸੰਗਤਾਂ ਦੀ ਨਾਲ ਬੜੇ ਲੋਕਾਂ ਦੀ ਭੀੜ ਹੈ ਮਹਾਨ। ਜੈ ਜੈ ਕਾਰ ਕਰਤ ਨਰ ਕਰਤ ਦਰ ਸੰਤੇ, ਗੁਰੂ ਅਮਰਦਾਸ ਸਾਹਿਬ ਦੀ ਜੈ ਜੈਕਾਰ ਕਰਦੇ ਮਾਈ ਭਾਈ ਦਰਸ਼ਨ ਕਰ ਰਹੇ। ਜਹ ਕਹਿ ਕੀਰਤ ਮਹਿਤ ਕਰਨ ਤੇ ਕਿਤੇ ਗੁਰੂ ਮਹਾਰਾਜ ਦੀ ਬੜੀ ਕੀਰਤੀ ਵਡਿਆਈ ਕਰਦੇ। ਦੁਰਗਾ ਬਿਪਰ ਹੇਰ ਨਰ ਪੀਰ, ਮੇਰਾ ਦੁਰਗਾ ਦਾਸ ਬ੍ਰਹਮਣ ਸੀ, ਲੋਕਾਂ ਦੀ ਬੜੀ ਨਾਲ ਭੀੜ ਦੇਖ ਕੇ ਪੂਜਤ ਭਾਇਓ ਏਕ ਕੇ ਤੀਰ, ਇੱਕ ਪੁਰਸ਼ ਦੇ ਪਾਸੋਂ ਇਸਨੇ ਪੁੱਛਣਾ ਕੀਤਾ ਹੈ ਕਿਸਕੇ ਸਾਥ ਇਹ ਸਮਦਾਏ, ਇਹ ਵੀ ਕਿਸ ਦੇ ਨਾਲ ਬਹੁ ਗਿਣਤੀ ਵਿੱਚ ਹਨ, ਉਤਰਿਓ ਕੌਣ ਆਏ ਇਸ ਥਾਏ, ਇਸ ਥਾਂ ਤੇ ਵੀ ਕੌਣ ਮਹਾਨ ਆ ਕੇ ਉਤਰਿਆ ਹੋਇਆ, ਤਿਸਨੇ ਸਕਲ ਬਿਤਾਵਨ ਕੀਨਾ, ਜਿਸ ਦੇ ਪਾਸੋਂ ਪੁੱਛਣਾ ਕੀਤਾ ਉਸ ਪੁਰਸ਼ ਨੇ ਸਾਰਾ ਕੁਛ ਦੱਸ ਦੇਣਾ ਕੀਤਾ। ਅਮਰਦਾਸ ਸ੍ਰੀ ਗੁਰੂ ਪ੍ਰਵੀਨਾ, ਦੁਰਗਾ ਦਾਸ ਬ੍ਰਹਮਣ ਇਹ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਹੈ ਮਹਾਨ ਸਿਆਣੇ, ਸ੍ਰੀ ਨਾਨਕ ਗਾਦੀ ਪਰ ਬੈਸਾ, ਇਸ ਸਮੇਂ ਗੁਰੂ ਅਮਰਦਾਸ ਗੁਰੂ ਨਾਨਕ ਸਾਹਿਬ ਦੇ ਗੁਰਤਾ ਗੱਦੀ ਦੇ ਤਖ਼ਤ ਉੱਪਰ ਬੈਠੇ ਹੋਏ। ਹੋਤ ਸਫਲ ਮੁਖ ਤੇ ਕਹਿ ਜੈਸਾ, ਇਹੋ ਜਿਹਾ ਮੁਖੋਂ ਕੋਈ ਬਚਨੇ ਕਹਿ ਜਾਂਦੇ ਉਸੇ ਵੇਲੇ ਸਫਲ ਹੁੰਦਾ ਪੂਰਾ ਹੁੰਦਾ ਹੈ। ਛਤਰੀ ਜਾਤ ਬ੍ਰਿਧ ਬਈ ਮਹਾ, ਛਤਰੀਆਂ ਦੀ ਜਾਤੀ ਵਿੱਚੋਂ ਵੱਡੀ ਇਹਨਾਂ ਦੀ ਉਮਰ ਹੈ, 100 ਸਾਲ ਤੋਂ ਉੱਪਰ ਹਨ। ਤਿਨਕੇ ਸੰਗ ਲੋਕ ਬਹੁ ਇਹਾਂ, ਕਹਿੰਦੇ ਉਹ ਗੁਰੂ ਅਮਰਦਾਸ ਜੀ ਦੇ ਨਾਲ ਹੈ, ਬਹੁ ਗਿਣਤੀ ਵਿੱਚ ਇਹ ਲੋਕ ਯਾਤਰਾ ਕਰਨ ਆਏ। ਇੱਕ ਤਾਂ ਦਰਸ਼ਨ ਕੋ ਸੁਖ ਪਾਵੇ, ਕੇ ਯਾਤਰੀ ਲੋਕ ਇੱਕ ਤਾਂ ਗੁਰੂ ਅਮਰਦਾਸ ਸਾਹਿਬ ਦੇ ਦਰਸ਼ਨਾਂ ਦਾ ਸੁਖ ਪਾਰੇ ਲਾਭ ਪਾਰੇ। ਤੁਰਕ ਜੇ ਜਵਾ ਬਾਹਰ ਹਟਾਵੇ, ਜਿਹੜਾ ਮੁਸਲਮਾਨਾਂ ਨੇ ਤੀਰਥ ਯਾਤਰਾ ਉੱਪਰ ਮਸੂਲ ਲਾਇਆ ਉਹਨੂੰ ਮਾਰ ਰੋਕੀ ਜਾਂਦੇ, ਕਿਸੇ ਨੂੰ ਮਸੂਲ ਨਹੀਂ ਦਿੰਦੇ ਹਨ। ਅਕਬਰ ਨੇ ਕਿਹਾ ਹੋਇਆ ਵੀ ਜਿਹੜਾ ਤੁਹਾਡੇ ਨਾਲ ਜਾਏਗਾ ਉਹ ਤੋਂ ਨਹੀਂ ਮਸੂਲ ਲਿਆ ਜਾਏਗਾ। ਇਤਿਹਾਦਿਕ ਸੋ ਸੁਖ ਲੱਖ ਸਭ ਭਾਂਤੀ, ਇਸ ਤਰ੍ਹਾਂ ਜਿੰਨੇ ਯਾਤਰੀ ਅਨੇਕਾਂ ਤਰ੍ਹਾਂ ਦੀਆਂ ਸੁਖ ਸਹੂਲਤਾਂ ਜਾਣ ਕੇ ਰਹਿ ਸੰਗ ਯਾਤਰੀ ਦਿਨ ਰਾਤੀ, ਜਿੰਨੇ ਕਹਿੰਦੇ ਯਾਤਰੂ ਲੋਕ ਇਹਨਾਂ ਦੇ ਨਾਲ ਹੀ ਰਹਿ ਰਹੇ ਹਨ। ਸੁਣ ਦੁਰਗੇ ਦਿਜਬਰ ਵਿਚਾਰਾ, ਇਸ ਤਰ੍ਹਾਂ ਸੁਣ ਕੇ ਜਿਹੜਾ ਦੁਰਗਾ ਦਾਸ ਬ੍ਰਹਮਣ ਉਹਨੇ ਸੋਚਿਆ ਵਿਚਾਰਿਆ, ਪਿਖਿਓ ਹੁਤੋ ਪਦ ਪਦਮ ਅਕਾਰਾ, ਪਹਿਲੇ ਸਮੇਂ ਜਦੋਂ ਇੱਥੇ ਮੇਰੇ ਕੋਲ ਰਹੇ ਸੀ ਇਹਨਾਂ ਦੇ ਚਰਨਾਂ ਦੇ ਵਿੱਚ ਮੈਂ ਕਬਲ ਦੀ ਰੇਖਾ ਦੇਖੀ ਸੀ। ਤਿਨਕੋ ਨਾਮ ਰੋ ਜਾਤ ਬਤਾਈ, ਇਹ ਪੁਰਸ਼ ਨੇ ਉਨ ਉਹੀ ਨਾਮ ਦੱਸਿਆ, ਉਹੀ ਇਸ ਤਰ੍ਹਾਂ ਜਾਤ ਦੱਸੀ ਹੈ। ਸੋਈ ਹੋਏ ਪਾਈ ਵਡਿਆਈ, ਉਹੀ ਗੁਰੂ ਅਮਰਦਾਸ ਸਾਹਿਬ ਜੀ ਹੋਣਗੇ ਜਿਹਨਾਂ ਦੇ ਚਰਨਾਂ ਵਿੱਚ ਇਹ ਕਬਲ ਚਿੰਨ ਸੀ ਰੇਖਾ ਸੀ, ਉਹਨਾਂ ਨੇ ਇਹ ਵਡਿਆਈ ਪਾਈ ਹੋਵੇ। ਕਿਦੋਂ ਆਨ ਹੋਵੇ ਕਰਤ ਸੰਦੇਹੂ, ਸੰਸਾਰ ਕਰਦਾ ਜਾਂ ਕਿਤੇ ਕੋਈ ਹੋਰ ਹੋਵੇਗਾ। ਕੀਨ ਗਮਨ ਨਿਤ ਤਜ ਕੈ ਗ੍ਰੇਹੂ, ਆਪਣਾ ਘਰ ਜਾ ਛੱਡ ਕੇ ਜਿੱਥੇ ਗੁਰੂ ਅਮਰਦਾਸ ਸਾਹਿਬ ਜੀ ਨਗਰ ਤੋਂ ਬਾਹਰ ਡੇਰਾ ਲਾਈ ਬੈਠੇ ਉਹਨੂੰ ਚੱਲਣਾ ਕੀਤਾ ਇਸਨੇ। ਸਨੇ ਸਨੇ ਤਹਿ ਸੰਗ ਮਜਾਰਾ, ਹੌਲੀ ਹੌਲੀ ਉਹ ਸੰਗ ਦੇ ਸਾਥ, ਸ੍ਰੀ ਗੁਰ ਕੇ ਤਬ ਨਿਕਟ ਸਿਧਾਰਾ, ਗੁਰੂ ਮਹਾਰਾਜ ਦੇ ਬਿਲਕੁਲ ਨੇੜੇ ਚਲਾ ਗਿਆ। ਖਰੋ ਦੂਰ ਤੇ ਕਰਤ ਚਿਨਾਰੀ, ਦੁਰਗਾ ਦਾਸ ਬ੍ਰਹਮਣ ਖੜੋਤਾ ਹੋਇਆ ਦੂਰੋਂ ਕਹਿੰਦੇ ਇਸ ਤਰ੍ਹਾਂ ਪਛਾਣ ਜੀ ਕਰ ਰਿਹਾ, ਸੰਸਾ ਜਾ ਕਰ ਰਿਹਾ ਹੈ। ਤੋ ਸਹੀ ਸੋ ਲਗ ਆਕਾਰੀ, ਹੈ ਤਾਂ ਉਹੀ ਸਹੀ ਕਰਕੇ ਨੀਚੇ ਕਰਕੇ ਛੋਟਾ ਜਿਹਾ ਮਧੁਰਾ ਕੱਟ ਘਾਟ ਹੀ ਇਹਨਾਂ ਦਾ। ਪਰਮ ਪ੍ਰਸੰਨ ਭਇਓ ਦਿਜ ਹੇਰੇ, ਜਦੋਂ ਬ੍ਰਹਮਣ ਨੇ ਦੇਖਿਆ ਵੀ ਇਹ ਤਾਂ ਉਹੀ ਹੈ, ਗੁਰੂ ਅਮਰਦਾਸ ਸਾਹਿਬ ਜੀ ਬਹੁਤ ਪ੍ਰਸੰਨ ਹੋ ਗਏ। ਕਹੀ ਅਸ਼ੀਰਵਾਦ ਹੋਏ ਨੇੜੇ, ਸਵੇਰੇ ਨੇੜੇ ਹੋ ਕੇ ਅਸ਼ੀਰਵਾਦ ਬੈਠ ਨਿਕਟ ਲਖ ਨੀਕੀ ਰੀਤ, ਅਮਰਦਾਸ ਸਾਹਿਬ ਜੀ ਦੇ ਕੋਲ ਬੈਠ ਕੇ ਚੰਗੀ ਤਰ੍ਹਾਂ ਜਾਣ ਕੇ ਨਿਸਚੈ ਧਰਤ ਭਇਓ ਤਬ ਚੀਤ, ਚਿਤ ਵਿੱਚ ਯਕੀਨ ਧਰ ਲਿਆ ਵੀ ਇਹ ਗੁਰੂ ਅਮਰਦਾਸ ਸਾਹਿਬ ਜੀ ਹੈ ਜੋ ਪਹਿਲੇ ਕਿਸੇ ਸਮੇਂ ਇੱਥੇ ਆਏ ਸਨ। ਹੇ ਪ੍ਰਭ ਮੈਂ ਦਿਜ ਜਾਨਹ ਸੋਈ, ਫਿਰ ਬੋਲਿਆ ਹੇ ਪਰਮੇਸ਼ਰ ਗੁਰੂ ਅਮਰਦਾਸ ਸਾਹਿਬ ਜੀ ਮੈਂ ਉਹੀ ਬ੍ਰਹਮ ਬ੍ਰਹਮਣ ਦੁਰਗਾ ਦਾਸ ਹਾਂ। ਪੂਰਬ ਮਿਲਿਓ ਬਰਖ ਬਹ ਹੋਈ, ਬਹੁਤ ਸਾਲ ਹੋ ਗਏ ਪਹਿਲਾਂ ਮਹਾਰਾ ਮੈਨੂੰ ਮੈਂ ਆਪ ਜੀ ਨੂੰ ਮਿਲਿਆ ਸੀ। ਪਿਖਿਓ ਪਦਮ ਪਦ ਪਦਮ ਮਝਾਰੀ, ਮਹਾਰਾ ਤੁਹਾਡੇ ਚਰਨ ਕਮਲ ਵਿੱਚ ਕਵਲ ਦਾ ਚਿੰਨ ਦੇਖਿਆ ਸੀ, ਕਵਲ ਦੀ ਰੇਖਾ ਤੱਕੀ ਸੀ। ਤਬ ਨਾ ਜਾਚਨਾ ਕੀਨ ਤੁਮਾਰੀ, ਤੁਸੀਂ ਮਹਾਰਾ ਮੈਨੂੰ ਮਾਇਆ ਦਿੰਦੇ ਸੀ ਵੀ ਤੇਰੇ ਘਰੇ ਯਾਤਰੂ ਆਉਂਦੇ ਆ, ਸੁੱਖ ਸਹੂਲਤਾਂ ਹਾਸਲ ਕਰਦੇ ਆ, ਵੀ ਮਾਇਆ ਲੈ ਲਾ ਉਹ ਯਾਤਰੂਆਂ ਤੇ ਤੂੰ ਲਾ ਲਿਆ, ਤੇ ਉਹ ਮੈਂ ਉਦੋਂ ਤੁਹਾਡੇ ਕੋਲੋਂ ਮੰਗ ਨੀ ਕੀਤੀ, ਰੁਪਈਏ ਨੀ ਲਏ ਸੀ। ਜਬ ਇਸ ਕੋ ਫਲ ਪ੍ਰਾਪਤ ਹੋਏ, ਮੈਂ ਤੁਹਾਨੂੰ ਮਹਾਰਾ ਬੇਨਤੀ ਕੀਤੀ ਵੀ ਤੁਹਾਡੇ ਚਰਨਾਂ ਵਿੱਚ ਕਬਲ ਦੀ ਰੇਖਾ, ਜਦੋਂ ਇਹਦਾ ਫਲ ਤੁਹਾਨੂੰ ਪ੍ਰਾਪਤ ਹੋਇਆ ਤੁਸੀਂ ਮਹਾਨ ਤੋਂ ਮਹਾਨ ਤੇਜ ਪ੍ਰਤਾਪੀ ਹੋ ਗਏ। ਤਬ ਲੇਵਾਂ ਚਿਤ ਬਾਛਤ ਜੋ, ਫਿਰ ਮੇਰੀ ਜਿਹੜੀ ਚਿਤ ਵਿੱਚ ਚਾਹ ਨਾ ਹੋਵੇ, ਮਨ ਭਾਉਂਦਾ ਤੁਹਾਡੋਂ ਮੰਗ ਕੇ ਮੈਂ ਲਵਾਂਗਾ। ਕਰਿਓ ਹੁਤੋ ਤਰਕਾਰ ਸੁਜੋਵਾ, ਦੇਖ ਲਓ ਮਹਾਰਾ ਉਹ ਦੇਖ ਲਓ ਤੁਸੀਂ ਜਿਹੜਾ ਆਪ ਜੀ ਦੇ ਨਾਲ ਮੈਂ ਇਕਰਾਰ ਕੀਤਾ ਹੈ ਸੀ, ਪ੍ਰਾਪਤ ਸਮੇਂ ਆਏ ਸੋ ਹੋਵਾ। ਜਿਹੜਾ ਸਮਾਂ ਹੁਣ ਮਹਾਰਾ ਆਪ ਪ੍ਰਾਪਤ ਹੋਇਆ ਉਹ ਸਮਾਂ ਆ ਗਿਆ, ਲੱਗ ਗਿਆ। ਮਨ ਬਾਛਤ ਮੁਝਕੋ ਅਬ ਦੀਜੈ, ਮਹਾਰਾ ਮਹਾਨ ਤੋਂ ਮਹਾਨ ਬਣ ਗਏ, ਹੁਣ ਮੈਨੂੰ ਮਨ ਭਾਉਂਦਾ ਦੇ ਦਿਓ। ਪ੍ਰਥਮ ਕਹਿਓ ਸਿਮਰਨ ਸੋ ਕੀਜੈ, ਪਹਿਲਾਂ ਆਪ ਜੀ ਨੇ ਬਚਨ ਕੀਤਾ ਸੀ ਵੀ ਜੇ ਤੇਰੇ ਕਹਿਣ ਅਨੁਸਾਰ ਮਹਾਨ ਹੋ ਗਏ ਫਿਰ ਤੈਨੂੰ ਮੂੰਹ ਮੰਗਿਆ ਦੇਵਾਂਗੇ। ਸ੍ਰੀ ਸਤਿਗੁਰ ਸੁਣ ਭਏ ਪ੍ਰਸੰਨ, ਇਸ ਤਰ੍ਹਾਂ ਦੁਰਗਾ ਦਾਸ ਬ੍ਰਹਮਣ ਤੋਂ ਸੁਣ ਕੇ ਗੁਰੂ ਅਮਰਦਾਸ ਸਾਹਿਬ ਜੀ ਬਹੁਤ ਤੇ ਪ੍ਰਸੰਨ ਹੋ ਗਏ। ਕਹਿਬੇ ਦਿਜਬ ਕਹਿਬੋ ਦਿਜਬਰ ਤੇਰੋ ਧਨ, ਦੁਰਗਾ ਦਾਸ ਬ੍ਰਹਮਣ ਤੇਰਾ ਜਿਹੜਾ ਕਹਿਣਾ ਸੀ ਉਹ ਧੰਤਾ ਯੋਗ ਹੋ ਗਿਆ। ਜਿਉਂ ਤੈਂ ਕਹਿਓ ਸੋ ਨੀਕੇ ਭਇਓ, ਜਿਵੇਂ ਤੂੰ ਕਿਹਾ ਸੀ ਉਸੇ ਤਰ੍ਹਾਂ ਚੰਗੀ ਤਰ੍ਹਾਂ ਹੋ ਗਿਆ। ਚੱਕਰਵਰਤ ਕੋ ਛਤਰ ਸੋ ਦਇਓ, ਜਿਵੇਂ ਚੱਕਰਵਰਤੀ ਪਾਤਸ਼ਾਹ ਹੁੰਦੇ ਹੈ ਸਾਰੀ ਦੁਨੀਆਂ ਦੇ, ਉਸ ਤਰ੍ਹਾਂ ਕਹਿੰਦੇ ਚੱਕਰਵਰਤੀਆਂ ਦਾ ਚੌਰ ਛਤਰ ਦੇ ਦਿੱਤਾ ਹੈ। ਚੌਹ ਚੱਕਨ ਪਰ ਹੁਕਮ ਹਮਾਰਾ, ਸਾਰੇ ਚੌਹ ਚੱਕਾਂ ਚਾਰੇ ਤਰਫਾਂ ਤੇ ਸਾਡਾ ਹੁਕਮ ਚੱਲਦਾ ਹੈ। ਜਹ ਕਹਿ ਪਠੈ ਨਾ ਹੋਇ ਹਟਕਾਰਾ, ਕਿਧਰ ਕਿਧਰ ਵੀ ਹੁਕਮ ਭੇਜੀਏ ਕੋਈ ਰੋਕ ਟੋਕ ਨੀ, ਨਾ ਨੁੱਕਰ ਨੀ ਕਰਦਾ ਹੈ। ਅਬ ਮਨ ਬਾਛਤ ਜੋ ਕੁਛ ਤੇਰੇ, ਚੰਗਾ ਵੀ ਪੰਡਤਾ ਜੋ ਤੇਰੇ ਮਨ ਦੇ ਵਿੱਚ ਕੁਛ ਹੈਗਾ ਚਾਹਨਾ, ਸੋ ਲੀਜੈ ਸੁਖ ਕੋਈ ਉਹ ਸੁਖ ਲੈ ਲੈ, ਹੁਣ ਸਾਡੇ ਵੱਲੋਂ ਕੋਈ ਢਿੱਲ ਮੱਠ ਨੀ ਦੇਰ ਨਹੀਂ। ਲੋਕ ਵਿਖੈ ਸੁਖ ਅਨਕ ਪ੍ਰਕਾਰਾ, ਮਾਤ ਲੋਕ ਵਿੱਚ ਵੀ ਅਨੇਕਾਂ ਤਰ੍ਹਾਂ ਦੇ ਸੁਖ ਸਹੂਲਤਾਂ ਹੈ। ਸੁਤ ਬਿਤ ਆਦਿਕ ਸੁੰਦਰ ਦਾਰਾ, ਕਹਿੰਦੇ ਪੁੱਤਰ ਦਾ ਸੁਖ ਹੁੰਦਾ ਹੈ, ਇਸ ਤਰ੍ਹਾਂ ਧਨ ਦਾ ਸੁਖ ਹੁੰਦਾ ਹੈ, ਕੋਈ ਪਤਨੀ ਜਿਹੜੀ ਹੈ ਪਤਵਰਤਾ ਆਗਿਆਕਾਰੀ ਉਹਦੀ ਵੀ ਸੁਖ ਵੀ ਹੁੰਦਾ ਹੈ। ਜੋ ਚਾਹੋ ਸੋ ਜਾਚਨ ਕੀਜੈ, ਜਿਹੜੀਆਂ ਕਹਿੰਦੇ ਹਾਥੀ ਘੋੜੇ ਬੋਤੀ ਜਿਵੇਂ ਜਾਇਦਾਦ ਤੇ ਸੁਖ ਹੈ, ਇਹਨਾਂ ਵਿੱਚੋਂ ਕੋਈ ਮੰਗਲਾ ਹੈ ਦੁਨੀਆਂ ਦਾ। ਅਬ ਤੇ ਪਰਮ ਸੁਖੀ ਹੋਏ ਜੀਜੈ, ਤੋਂ ਵੀ ਲੈ ਕੇ ਮਹਾਨ ਸੁਖੀ ਹੋ ਕੇ ਸੰਸਾਰ ਦੇ ਵਿੱਚ ਜੀਂਦਾ ਰਹੋ। ਜੇਕਰ ਜਗ ਕੇ ਸੁਖ ਨਹਿ ਚਾਹੈ, ਦੁਰਗਾ ਦਾਸ ਤੂੰ ਆ ਸੰਸਾਰ ਦੇ ਸੁਖ ਨੀ ਨਾ ਚਾਹੁੰਦਾ, ਨਾਸ਼ਵੰਤ ਲਖ ਨਹਿ ਥਿਰਤਾ ਹੈ, ਇਹ ਤਾਂ ਨਾਸ਼ਵੰਤ ਹੈ, ਨਾ ਤੇ ਸੁਖਾਂ ਨੇ ਇਸਤਤ ਨੀ ਰਹਿਣਾ ਹੈ। ਤਾਂ ਪਰਲੋਕ ਅਚਲ ਸੁਖ ਭਾਰੀ, ਇਹ ਜਿਹੜਾ ਪਰਲੋਕ ਦੇ ਵਿੱਚ ਅਚਲ ਅਟਲ ਰਹਿਣ ਵਾਲਾ ਭਾਰੀ ਸੁਖ ਹੈ। ਜਨਮ ਮਰਨ ਨਹਿ ਸੰਕਟ ਭਾਰੀ, ਇਸ ਅਚਲ ਭਾਰੀ ਸੁਖ ਕਰਕੇ ਜਨਮਣ ਦਾ ਭਾਰੀ ਫਿਰ ਦੁੱਖ ਨੀ ਹੋਵੇਗਾ ਅੱਗੇ। ਰੁਚਹਿ ਜੇ ਮਨ ਮਹਿ ਜਾ ਚੋਹ ਸੋ, ਲੋਕ ਦਾ ਤੂੰ ਚੱਲ ਸੁਖ ਮੰਗਣਾ ਹੈ ਤੇ ਜੇ ਚੋ ਤੂੰ ਮੰਗ ਲੈਣਾ ਕਰ, ਨੀਕੇ ਲਿਹੋ ਵਿਚਾਰ ਕਰ ਜੋਏ, ਪਰ ਵੀ ਚੰਗੀ ਤਰ੍ਹਾਂ ਤੂੰ ਵਿਚਾਰ ਕਰਕੇ ਵੇਖ ਲੈ ਤੱਕ ਲੈ। ਲੋਕ ਪਰਲੋਕ ਮਹਾਂ ਸੁਖ ਦੋਈ, ਇਸ ਲੋਕ ਦੇ ਵੀ ਮਹਾਨ ਸੁਖ ਹੈ ਪਰਲੋਕ ਦੇ ਵੀ ਸੁਖ ਹੈ, ਦੋ ਤਰ੍ਹਾਂ ਦੋ ਲੋਕਾਂ ਦੇ ਸੁਖ ਹੈ। ਹੈ। ਲੀਜਹ ਏਕ ਜਾਂਚ ਕਰ ਸੋਈ। ਪਰ ਇੰਨੀ ਗੱਲ ਹੈ ਵੀ ਇੱਕ ਲੋਕ ਦੇ ਸੁਖ ਨੂੰ ਕਹਿੰਦੇ ਜੋ ਇੱਛਾ ਮੰਗ ਕਰਕੇ ਲੈ ਲਾ, ਜਾਂ ਇਸ ਲੋਕ ਦੇ ਸੁਖ ਜਾਂ ਪਰਲੋਕ ਦੇ ਅਗਲੇ ਲੋਕ ਦੇ ਸੁਖ। ਸੁਣ ਦਿਜਬਰ ਕੋ ਸੰਸਾ ਪਰਿਓ। ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨ ਸੁਣ ਕੇ ਜਿਹੜਾ ਦੁਰਗਾਲਾ ਸੀ ਨੂੰ ਤਾਂ ਬੜਾ ਸੰਸਾ ਜਿਹਾ ਪੈ ਗਿਆ ਹੈ, ਨਾ ਕਰ ਸਕਿਆ ਵੀ ਇਸ ਲੋਕ ਦੇ ਸੁਖ ਲਵਾਂ ਕਿ ਅਗਲੇ ਲੋਕ ਦੇ ਸੁਖ ਲਵਾਂ ਮੰਗਾਂ। ਜੇਕਰ ਸੁਖ ਪਰਲੋਕ ਕੋ ਜਾਂਚੋ। ਸੰਸਾ ਜਿਹਾ ਪੈ ਗਿਆ, ਕਹਿੰਦਾ ਵੀ ਜੇ ਇਸ ਲੋਕ ਦੇ ਪਰਲੋਕ ਦੇ ਵੀ ਮੈਂ ਸੁਖ ਮੰਗ ਲਵਾਂ। ਇਹਾ ਰੰਕ ਬਨ ਦਾਰਿਦ ਰਾਜਾਂ। ਇੱਥੇ ਤਾਂ ਕੰਗਾਲ ਬਣਿਆ ਹੋਇਆ, ਦਲਿੱਦਰ ਵਿੱਚ ਹੀ ਰਚਿਆ ਨਾ, ਗਰੀਬੀ ਰਹੂਗੀ, ਭੁੱਖੇ ਧਿਆਏ ਮਰਾਂਗੇ। ਮੰਗਤ ਰਹੋ ਨਾ ਸੁਖ ਵੈ ਕੋ। ਹੁਣ ਮੰਗੀ ਜਾਣੇ ਅੱਗੇ ਨੂੰ ਮੰਗਦੇ ਰਹਾਂਗੇ, ਲੋਕਾਂ ਤੋਂ ਸੁਖ ਤਾਂ ਕੋਈ ਹੋਣਾ ਨਹੀਂ ਹੈ। ਅਬ ਪ੍ਰਾਪਤ ਕੈਸੇ ਦੋਏ ਖੋਈ। ਹੁਣ ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਸੁਖ ਦਿੰਦੇ ਹੁੰਦੇ ਆ, ਤੇ ਕਿਵੇਂ ਉਹ ਸੁਖ ਗੁਆ ਦਈਏ ਦੁਨੀਆਂ ਦੇ। ਜੇਕਰ ਲੋਕ ਵਿਖੇ ਸੁਖ ਭਾਰਾ। ਚਲੋ ਜੇ ਮਾਤ ਲੋਕ ਦੇ ਵੀ ਜਿਹੜਾ ਭਾਰੀ ਸੁਖ ਹੈ। ਧਨ ਆਦਿਕ ਤੇ ਹੋਹਿ ਸੁਕਾਰਾ। ਧਨ ਆਦਿਕ ਗੁਰੂ ਅਮਰਦਾਸ ਸਾਹਿਬ ਜੀ ਦੇ ਦੇਣਗੇ, ਸੁਖਾਲੇ ਹੋ ਜਾਂਗੇ, ਸੌਖੇ ਹੋ ਜਾਂਗੇ। ਜਾਂਚ ਲਿਓ ਮੈਂ ਪ੍ਰਾਪਤ ਹੋਵੇ। ਗੁਰੂ ਅਮਰਦਾਸ ਸਾਹਿਬ ਜੀ ਦੇਣ ਨੂੰ ਤਿਆਰ ਹੈ, ਮੈਂ ਮੰਗ ਲਵਾਂਗਾ ਤੇ ਸਤਿਗੁਰੂ ਦੇ ਦੇਣਗੇ। ਸਗਰੀ ਦਾਰਿਦ ਤਾ ਕੋ ਖੋਵੇ। ਇਹਨਾਂ ਨੇ ਬਚ ਨਹੀਂ ਕਰਨਾ, ਜਨਮ ਸਾਰੇ ਜਨਮ ਦੀ ਦਰਿਦਰਤਾ ਹੀ ਜਿਹੜੀ ਗਰੀਬੀ ਇਹਨਾਂ ਨੇ ਗੁਆ ਦੇਣੀ ਹੈ। ਮਨ ਭਾਵਤ ਸੁਖ ਕਰੋ ਬਿਲਾਸਾ। ਮਨ ਭਾਉਂਦੇ ਜਿਹੜੇ ਸੁਖ ਹੈ ਬਿਲਾਸਾ ਕਿ ਮੈਂ ਭੋਗਣਾ ਕਰਾਂਗਾ। ਜਾਂਚ ਨਹੀਂ ਮਿਟ ਹੈ ਸਭ ਆਸਾ। ਆ ਜਿਹੜੀ ਸਾਰੀ ਜ਼ਿੰਦਗੀਆਂ ਲੋਕਾਂ ਤੋਂ ਮੰਗਦਿਆਂ ਲੰਘੀ ਹੈ, ਕਹਿੰਦੇ ਬਸ ਮੰਗਣ ਦੀ ਆਸਾ ਹੀ ਖਤਮ ਹੋ ਜਾਏ, ਮੂਗਰੇ ਮੰਗਣਾ ਨਹੀਂ ਕੋ ਜ਼ਿੰਦਗੀ ਵਿੱਚ। ਜੰਮ ਕੇ ਬਸ ਜਬ ਪਰਿਹਾਂ ਜਾਈ। ਠੀਕ ਹੈ, ਇੱਥੇ ਤਾਂ ਸੁਖੀ ਰਹਾਂਗਾ, ਅੱਗੇ ਜਦੋਂ ਮੈਂ ਜਾ ਕੇ ਜਮਾਂ ਦੇ ਬਸ ਪਿਆ। ਦੇਹ ਸ਼ਾਸਨਾ ਨਰਕ ਗਿਰਾਈ। ਉਹ ਮੈਨੂੰ ਕਹਿੰਦੇ ਸਜ਼ਾ ਦੇਣਗੇ, ਉਹ ਕਹਿੰਦੇ ਵੀ ਉਹ ਤੂੰ ਕਰਿਆ ਕਰਿਆ ਕੋਈ ਨੀ ਭਜਨ ਸਿਉਣ ਤੇ ਨਰਕਾਂ ਵਿੱਚ ਸਿੱਟ ਦੇਣਗੇ। ਕਿਤਕੋ ਸੁਖ ਅਬ ਜਾਂਚਨ ਕਰਾਂ। ਹੁਣ ਮੈਂ ਵੀ ਕਿੱਥੋਂ ਦੇ ਸੁਖ ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲੋਂ ਮੈਂ ਮੰਗਣਾ ਕਰਾਂ। ਸੰਸਾ ਹੋਤ ਨਾ ਨਿਰਨੋ ਧਰਾਂ। ਸੰਸਾ ਹੋ ਰਿਹਾ ਵੀ ਮੈਂ ਨਿਰਨਾ ਨੀ ਕੋਈ ਕਰ ਰਿਹਾ ਹਾਂ। ਦੂਸ਼ਣ ਏਕ ਘਟੀ ਜਬ ਹੋਵਾ। ਗੁਰੂ ਅਮਰਦਾਸ ਸਾਹਿਬ ਜੀ ਦੇ ਕੋਲ ਬੈਠਾ ਹੋਇਆ, ਘੜੀ ਤੱਕ ਚੁੱਪ ਹੀ ਰਿਹਾ। ਤਬ ਸ੍ਰੀ ਸਤਿਗੁਰ ਤਿਸ ਦਿਸ ਜੋਵਾ। ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਇਸ ਦੇ ਤਰਫ ਧੱਕਣਾ ਕੀਤਾ। ਭੋ ਦਿਜਬਰ ਕਿਉਂ ਤੂਸ਼ਣ ਠਾਨੇ। ਅਮਰਦਾਸ ਸਾਹਿਬ ਜੀ ਕਹਿਣ ਲੱਗੇ, ਉਹ ਦੁਰਗਾ ਦਾਸ ਕਿਉਂ ਤੂੰ ਚੁੱਪ ਜੀ ਧਾਰੀ ਹੋਈ ਹੈ। ਜਾਚਨ ਕੀ ਜੈ ਚਾਹੇ ਮਹਾਨੇ। ਜੋ ਤੈਨੂੰ ਮਹਾਨ ਚਾਹਨਾ ਹੈ ਇੱਛਾ ਉਹ ਤੂੰ ਮੰਗ ਲੈਣਾ ਕਰ। ਸੋ ਹਮ ਤੇ ਲਿਹੋ ਜੋ ਮਨ ਭਾਵਾ। ਜੋ ਤੇਰੇ ਮਨ ਨੂੰ ਪਾਉਂਦਾ ਚੰਗਾ ਲੱਗਦਾ ਉਹੀ ਸਾਡੇ ਕੋਲੋਂ ਲੈ ਲੈ। ਸਾਚ ਕਰ ਹੈ ਬਚ ਹਮ ਸੋ ਜੋ ਅਲਾਵਾ। ਜੋ ਤੈਨੂੰ ਅਸੀਂ ਬਚਨ ਕਹਿ ਦਿੱਤਾ ਉਹ ਬਚਨ ਨੂੰ ਅਸੀਂ ਸੱਚਾ ਕਰਾਂਗੇ। ਸੁਣ ਕੇ ਤਬ ਹੋਇਓ ਦਿਜ ਦਾਨ ਦੀ। ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਸੁਣ ਕੇ ਜਿਹੜਾ ਦੁਰਗਾ ਦਾਸ ਬਹੁਤ ਆਇਨ ਮਾਣਾ ਜਿਹਾ ਹੋਇਆ ਹੈ। ਦੁਆ ਲੋਕਨ ਸੁਖ ਲਾਲ ਸਕੀਨ। ਫਿਰ ਦੋਵਾਂ ਲੋਕਾਂ ਦੇ ਸੁਖ ਲੈਣ ਵਾਸਤੇ ਇਸਨੇ ਚਾਹਨਾ ਜੀ ਕੀਤੀ ਹੈ। ਬਿਨੈ ਸਹਿਤ ਬਚ ਕਹਿ ਬਣਾਏ। ਬੇਨਤੀ ਦੇ ਸਹਿਤ ਕਹਿੰਦੇ ਉਸ ਵੇਲੇ ਅਲੰਕਾਰ ਵਿੱਚ ਬਣਾ ਕੇ ਬਚਨ ਜੇ ਕਹਿਣ ਲੱਗਿਆ। ਗੁਰ ਪ੍ਰਤਾਪ ਲਖ ਸੀਸ ਨਿਵਾਏ। ਗੁਰੂ ਅਮਰਦਾਸ ਸਾਹਿਬ ਜੀ ਦਾ ਮਹਾਨ ਤੇਜ ਪ੍ਰਤਾਪ ਜਾਣ ਕੇ ਇਸਨੇ ਨਮਸਕਾਰ ਕੀਤੀ, ਮੱਥਾ ਟੇਕਿਆ, ਫਿਰ ਅਖਾਣ ਜਾ ਪਾ ਕੇ ਕਹਿਣ ਲੱਗਿਆ। ਜਿਉ ਵਾਚ ਨਾਮ ਦੇਹ ਧਨ ਦੇਹ ਨਾ ਜਾਣ ਕੋ। ਗੁਰੂ ਅਮਰਦਾਸ ਸਾਹਿਬ ਜੀ, ਜੇ ਆਪਣੇ ਸੇਵਕ ਨੂੰ ਤੁਸੀਂ ਨਾਮ ਤਾਂ ਦੇ ਦੇਵੋ ਤੇ ਧਨ ਨਾ ਦੇਵੋ। ਧਨ ਬਿਹੀਨ ਜਨ ਜਗ ਨਾ ਸੁਹਾਏ। ਧਨ ਤੋਂ ਬਗੈਰ ਬਗੈਰ ਜਿਹੜਾ ਆਪਦਾ ਸੇਵਕ ਸੰਸਾਰ ਦੇ ਵਿੱਚ ਚੰਗਾ ਨਹੀਂ ਲੱਗਦਾ, ਸਜਦਾ ਫਬਦਾ ਨਹੀਂ, ਭੁੱਖਾ ਧਿਆਇਆ ਮਰਦਾ। ਜੇ ਧਨ ਦੇਹੇ ਨਾਮ ਨਾ ਦੇਵੈ, ਹਾਂਜੀ ਮਹਾਰਾਜ ਤੁਸੀਂ, ਹਾਂਜੀ ਜੇ ਧਨ ਦੇਹੇ ਨਾਮ ਨਾ ਨਹ ਦੇਵੈ, ਜੇ ਮਹਾਰਾਜ ਤੁਸੀਂ ਧਨ ਹੀ ਦੇ ਦਿਓ ਤੇ ਆਪਣੇ ਸੇਵਕ ਨੂੰ ਨਾਮ ਜਪਣਾ ਨਾ ਦੇਵੋ। ਨਾਮ ਬਿਨਾ ਜਨ ਜੰਮਪੁਰ ਜਾਏ, ਫਿਰ ਮਹਾਰਾਜ ਨਾਮ ਜਪੇ ਤਾਂ ਬਗੈਰ ਆਪਦਾ ਸੇਵਕ ਜੰਮਪੁਰੀ ਨਹੀਂ ਜਾਊ, ਤੁਹਾਨੂੰ ਕੋਲ ਕੋਲ ਜਾਊਗਾ। ਤੁਮ ਪਹਿ ਕਹੀ ਨਹੀਂ ਬਨ ਆਵੈ, ਇਸ ਕਰਕੇ ਹੇ ਗੁਰੂ ਅਮਰਦਾਸ ਸਾਹਿਬ ਜੀ ਤੁਹਾਡੇ ਕੋਲ ਜਿਹੜੀ ਗੱਲ ਹੈ ਕਹਿਣੀ ਬਣਨੀ ਆਉਂਦੀ ਹੈ। ਜਿਉਂ ਭਾਵੈ ਤਿਉਂ ਬਣਤ ਬਣਾਏ, ਇਸ ਤਰ੍ਹਾਂ ਮਹਾਰਾਜ ਜੀ ਨੂੰ ਚੰਗਾ ਲੱਗਦਾ ਉਸ ਤਰ੍ਹਾਂ ਦੀ ਕੋਈ ਬਣਤਰ ਜੀ ਬਣਾਓ, ਇਹੋ ਜਿਹਾ ਕੋਈ ਢੰਗ ਤਰੀਕਾ ਬਣਾ ਲਓ ਆਪ ਜੀ। ਗੁਰ ਅਮਰਦਾਸ ਤੇਜੋ ਕੇ ਨੰਦਨ, ਹੇ ਗੁਰੂ ਅਮਰਦਾਸ ਸਾਹਿਬ ਜੀ ਬਾਬਾ ਤੇਜ ਭਾਨ ਜੀ ਦੇ ਸੁਪੁੱਤਰ, ਦੋਨੋ ਨਿਰਮਲ ਪੰਖ ਚਲਾਏ, ਮੈਨੂੰ ਤਾਂ ਮਹਾਰਾਜ ਦੋਹਾਂ ਪਾਸਿਆਂ ਤੋਂ ਦੋਹਾਂ ਪੱਖਾਂ ਤੋਂ ਨਿਰਮਲ ਕਰਕੇ ਚਲਾਓ, ਇੱਥੇ ਵੀ ਸੁਖੀ ਰੱਖੋ, ਪੁੱਗੇ ਵੀ ਜਮਾਂ ਤੋਂ ਬਚਾਓ। ਚੌਪਈ ਸਤ ਨਾਮ ਜੇ ਦੇਵੈ ਜਨ ਕੋ, ਹੇ ਗੁਰੂ ਅਮਰਦਾਸ ਸਾਹਿਬ ਜੀ ਜੇ ਸੇਵਕ ਨੂੰ ਤੁਸੀਂ ਸਤਨਾਮ ਵਾਹਿਗੁਰੂ ਜਪਣਾ ਦੇ ਦੇਵੋ, ਰਹੇ ਦਾਰਿਦੀ ਪਾਏ ਨਾ ਧਨ ਕੋ, ਫਿਰ ਮਹਾਰਾਜ ਤੁਹਾਡਾ ਸੇਵਕ ਇੱਥੇ ਦਰਿਦਰੀ ਉਹਨੂੰ ਮਾਇਆ ਨਹੀਂ ਪ੍ਰਾਪਤ ਹੋਣੀ। ਇਹਾ ਲੋਕ ਪ੍ਰਤਾਪ ਨਾ ਜਾਣੈ ਹੈ, ਜਦੋਂ ਮਹਾਰਾਜ ਤੁਹਾਡਾ ਸੇਵਕ ਮਾਇਆ ਨਾ ਹੋਈ, ਲੋਕ ਇੱਥੇ ਉਹਨੂੰ ਦਰਿਦਰੀ ਗਰੀਬ ਜਾਣਨਗੇ। ਆਹ ਰੰਗ ਹੀਨੋ ਪਹਿਚਾਨੈ, ਪਛਾਣ ਵੀ ਇਹ ਤਾਂ ਕੰਗਾਲ ਹੈ, ਦਰਿਦਰੀ ਇਹਦੇ ਕੋਲ ਨੀ, ਇਹ ਤਾਂ ਨੰਗ ਮਲੰਗ ਹੈ। ਤੁਮਰੀ ਦਾਤ ਨਾ ਜਾਣੈ ਕੋਈ, ਤੁਹਾਡੀ ਨਾਮ ਦੀ ਦਾਤ ਦਿੱਤੀ ਤਾਂ ਕਿਸੇ ਨੇ ਜਾਣਨੀ ਨੀ ਵੀ ਇਹਨੂੰ ਨਾਮ ਮਹਾਰਾ ਨੇ ਬਖਸ਼ਿਆ ਹੋਇਆ। ਸੁਣ ਪਰਲੋਕ ਨਹਿ ਪਾਵਹਿ ਸੋਈ, ਸੁਖ ਪਰਲੋਕ ਨਹਿ ਪਾਵਹਿ ਸੋਈ, ਸੁਖ ਪਰਲੋਕ ਮਹਿ ਪਾਵਹਿ ਸੋਈ, ਮਹਿ ਨਹਿ ਦੇ ਥਾਪੈ ਮਹਿ ਪਾਠ ਸ਼ੁੱਧ, ਵੀ ਇਹਨੇ ਜਾ ਕੇ ਪਰਲੋਕ ਦੇ ਵਿੱਚ ਵੀ ਸੁਖ ਪਾਉਣਾ ਹੈ, ਇਹਨੂੰ ਤਾਂ ਨਹੀਂ ਕਿਸੇ ਨੇ ਜਾਣਨਾ ਵੀ। ਜੇਕਰ ਧਨ ਦੇਵਹ ਨਿਜ ਜਨ ਕੋ, ਹੇ ਮਹਾਰਾ ਆਪਣੇ ਸੇਵਕ ਜਨ ਨੂੰ ਤੁਸੀਂ ਧਨ ਹੀ ਧਨ ਦੇ ਦੇਵੋ, ਭੋਗਹਿ ਅਨਕ ਰੀਤ ਵਿਸ਼ਿਆਂ ਕੋ, ਹੇ ਮਹਾਰਾ ਉਹ ਮਾਇਆ ਨਾਲ ਅਨੇਕਾਂ ਤਰ੍ਹਾਂ ਦੇ ਵਿਸ਼ਿਆਂ ਨੂੰ ਭੋਗੇਗਾ। ਬਿਨਾ ਨਾਮ ਜਮ ਕੇ ਬਸ ਪਾਰੈ, ਤੁਸੀਂ ਨਾਮ ਨਾ ਦਿੱਤਾ, ਬਿਨਾ ਨਾਮ ਤੋਂ ਫਿਰ ਸੇਵਕ ਜਾ ਕੇ ਜਮਾਂ ਦੇ ਬਸ ਪੈ ਜਾਏ। ਨਾਨਾ ਨਰਕ ਵਿਖੈ ਦੁੱਖ ਭਰੈ, ਨਰਕਾਂ ਦੇ ਵਿੱਚ ਪੈ ਕੇ ਤਰ੍ਹਾਂ ਤਰ੍ਹਾਂ ਦੇ ਦੁੱਖ ਭਰੇਗਾ। ਨਹੀਂ ਆਪ ਕੀ ਦਾਤ ਪਛਾਣੈ, ਕਿ ਆਪ ਜੀ ਦੀ ਜਿਹੜੀ ਦਾਤ ਹੈ ਨਾ ਇੱਥੇ ਸੁਖਾਂ ਦੀ, ਉਹ ਤਾਂ ਨਹੀਂ ਨਾ ਕੋਈ ਪਛਾਣੇਗਾ। ਸਭ ਸੰਕਟ ਪ੍ਰਾਪਤ ਜਿਹ ਜਾਣੈ, ਜਾਣਿਆ ਜਾਏ ਵੀ ਸਭ ਤਰ੍ਹਾਂ ਦੇ ਅੱਗੇ ਜਾ ਕੇ ਉਹਨਾਂ ਨੂੰ ਦੁੱਖ ਪ੍ਰਾਪਤ ਹੋਣਗੇ ਤੁਹਾਡੇ ਸੇਵਕ ਨੂੰ। ਦੋਨੋ ਲੋਕ ਆਪ ਕੋ ਦਾਨ, ਦੋਨਾਂ ਲੋਕਾਂ ਦਾ ਆਪ ਜੀ ਦੇ ਵੱਲੋਂ ਜਿਹੜਾ ਇਹ ਦਾਨ ਹੈ। ਵਿਦਤਾ ਜਨ ਪਾਵਹਿ ਕਲਿਆਣ, ਆਪ ਦਾ ਦਾਸ ਕਹਿੰਦੇ ਪ੍ਰਗਟ ਹੋਵੇ ਇੱਥੇ ਉੱਥੇ, ਮਹਾਰਾਜ ਦੋਹਾਂ ਲੋਕਾਂ ਵੀ ਸੁਖ ਪਾਵੇ ਕਲਿਆਣ ਪਾਵੇ। ਕਹਿਣ ਬਨਹਿ ਨਹਿ ਰਾਵਰ ਪਾਸ, ਗੁਰੂ ਅਮਰਦਾਸ ਸਾਹਿਬ ਜੀ ਆ ਮਹਾਨ ਸਿਆਣੇ, ਆਪ ਜੀ ਦੇ ਕੋਲ ਮੇਰੇ ਵੱਲੋਂ ਤਾਂ ਕਹਿਣਾ ਬਣਦਾ ਨੀ। ਜਿਮ ਜਾਣਹੁ ਤਿਮ ਪੂਰਹੁ ਆਸ, ਜਿਵੇਂ ਮਹਾਰਾਜ ਚੰਗਾ ਜਾਣਦੇ ਉਵੇਂ ਆਸਾ ਪੂਰੀ ਕਰ ਦੋ, ਇੱਥੇ ਦੇ ਦੇਣੇ ਇੱਥੇ ਦੇ ਦਿਓ, ਅੱਗੇ ਦੇ ਦੇਣੇ ਅੱਗੇ ਦੇ ਦਿਓ। ਲੋਕ ਪਰਲੋਕ ਮਲੀਨ ਬਹੀਨ, ਹਾਂ ਇੰਨੀ ਮੰਗ ਜ਼ਰੂਰ ਮੈਂ ਕਰਦਾ ਵੀ ਮਹਾਰਾ ਮੈਂ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਮੈਲ ਤੋ ਰਹਿਤ, ਤੁਮਰੋ ਜਨ ਹੋਵੇ ਸੁਖ ਲੀਨ, ਮੈਂ ਮਹਾਰਾ ਤੁਹਾਡਾ ਸੇਵਕਾਂ ਦਾਸ ਹੈ, ਮੈਲ ਤੋ ਰਹਿ ਲੋਕਾਂ ਪਰਲੋਕ ਵਿੱਚ, ਮੈਂ ਸੁਖ ਦੇ ਵਿੱਚ ਲੀਨ ਰਹਾਂ ਸੁਖੀ ਰਹਾਂ। ਇਮ ਕਹਿ ਬੰਦਨ ਦਿਜਨੇ ਕਰੀ, ਇਸ ਤਰ੍ਹਾਂ ਦੇ ਬਚਨ ਉਹ ਢੰਗ ਤਰੀਕੇ ਨਾਲ ਕਹਿ ਕੇ ਦੁਰਗਾ ਦਾਸ ਬ੍ਰਹਮਣ ਨੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕ ਦਿੱਤਾ ਹੈ। ਦੁਆ ਲੋਕਨ ਸੁਖ ਕਾਂਖਾ ਧਰੀ, ਇਹ ਚਾਹਨਾ ਧਾਰ ਲਈ ਹੈ ਗੁਰੂ ਅਮਰਦਾਸ ਸਾਹਿਬ ਜੀ ਦੋਵਾਂ ਲੋਕਾਂ ਦੇ ਸੁਖ ਮੈਨੂੰ ਬਖਸ਼ਣ। ਪਿਖ ਸਤਿਗੁਰ ਦਿਜ ਕੀ ਚਤੁਰਾਈ, ਗੁਰੂ ਅਮਰਦਾਸ ਸਾਹਿਬ ਜੀ ਨੇ ਬ੍ਰਹਮਣ ਦੇ ਬਾਕਾਂ ਦੀ ਚਤੁਰਾਈ ਸੁਣ ਕੇ ਵੇਖ ਕੇ ਭਏ ਪ੍ਰਸੰਨ, ਤਨਕ ਮੁਸ਼ਕਾਈ ਬਹੁਤ ਪਰ ਪ੍ਰਸੰਨ ਹੋਏ ਹੈ, ਥੋੜਾ ਥੋੜਾ ਮਾਰਾ ਹੱਸੇ ਨੇ। ਕਹਿਓ ਬਾਕ ਦੋਨਹ ਤੁਮ ਲੇਹੋ, ਮਹਾਰਾਜ ਕਹਿੰਦੇ ਵੀ ਇਉਂ ਲੱਗਦਾ ਵੀ ਤੂੰ ਦੋਵੇਂ ਲੋਕਾਂ ਦੇ ਸੁਖਾਂ ਦਾ ਚੰਗਾ ਵੀ ਦੋਵੇਂ ਹੀ ਲੈ ਲੈ। ਪ੍ਰਾਪਤ ਹੋਇਆ ਸੁਖ ਅਬ ਹੈ ਅਛੇ ਹੋ, ਹੁਣ ਤੋਂ ਬਾਅਦ ਕਹਿੰਦੇ ਇੱਕ ਰਾਸਤੇ ਨੂੰ ਮਹਾਨ ਸੁਖ ਪ੍ਰਾਪਤ ਹੋ ਜਾਏ। ਜਬ ਲੋ ਜੀਵਹ ਧਨ ਬਹੁ ਪਾਵਹ, ਜਿੰਨਾ ਚਿਰ ਤੂੰ ਜਿਉਂਦਾ ਰਹੇਗਾ ਧਨ ਤੇਰੇ ਕੋਲ ਬਹੁਤ ਰਹੇਗਾ। ਸਿਮਰਹੋ ਸਤ ਨਾਮ ਲਿਵ ਲਾਵਹ, ਵੀ ਬਖਸ਼ਿਸ਼ ਕਰਦੇ ਵੀ ਸਤ ਨਾਮ ਲਿਵ ਲਾ ਕੇ ਸਿਮਰਿਆ ਕਰਨਾ ਵੀ ਜਪਿਆ ਕਰ ਤਕੜਾ ਹੋ ਕੇ। ਅੰਤ ਸਮੇਂ ਜਮ ਨਹਿ ਦਰ ਸੋ ਹੈ, ਇਸ ਕਰਕੇ ਅੰਤ ਦੇ ਸਮੇਂ ਫਿਰ ਤੂੰ ਜਮਾ ਦੇ ਦਰਸ਼ਨ ਨਹੀਂ ਕਰੇ। ਪੁੰਨਵਾਨ ਕੇ ਲੋਕ ਸਿਧੈ ਹੋ, ਇਸ ਤਰ੍ਹਾਂ ਜਿਹੜਾ ਪੁੰਨ ਵਾਲਾ ਜਿਹੜੇ ਲੋਕ ਹੈ ਨਾ ਉਹਦੇ ਵਿੱਚ ਤੂੰ ਜਾਵੇਂਗਾ ਪੁੰਜ ਜਾਏ। ਬਾਰਲੇ ਕਰ ਦਿਜਬਰ ਹਰ ਖਾਇਬ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਪਾਸੋਂ ਦੋਹਾਂ ਲੋਕਾਂ ਦੇ ਸੁਖਾਂ ਦਾ ਬਰ ਲੈ ਕੇ ਬ੍ਰਾਹਮਣ ਖੁਸ਼ ਹੋ ਗਿਆ। ਜਨਮ ਮਰਨ ਸੰਦੇਹ ਮਟਾਇਬ, ਹੁਣ ਜਨਮ ਮਰਨ ਦੇ ਵਿੱਚ ਪੈ ਕੇ ਦੁੱਖ ਭੋਗਾਂਗੇ ਸੰਸਾ ਮਟਾਤਾ ਹੈ। ਨਮਸਕਾਰ ਕਰ ਸਦਨ ਸਿਧਾਰਾ, ਗੁਰੂ ਅਮਰਦਾਸ ਸਾਹਿਬ ਜੀ ਨੂੰ ਮੱਥਾ ਟੇਕ ਕੇ ਦੁਰਗਾ ਦਾਸ ਆਪਣੇ ਘਰ ਵੱਲ ਨੂੰ ਚਲਾ ਗਿਆ। ਤਬ ਤੇ ਪ੍ਰਾਪਤ ਦਰਬ ਉਦਾਰਾ, ਗੁਰੂ ਅਮਰਦਾਸ ਦੇ ਬਰੂ ਬਚਨਾ ਕਰਕੇ ਤਦੋਂ ਕਹਿੰਦੇ ਨੂੰ ਧਨ ਬਹੁਤ ਪ੍ਰਾਪਤ ਹੋ ਗਿਆ। ਸਗਰੀ ਚਿੰਤਾ ਹਿਰਦੈ ਬਿਨਾਸੀ, ਸਾਰੀ ਦੀ ਸਾਰੀ ਜਿਹੜੀ ਚਿੰਤਾ ਸੀ ਹਿਰਦੇ ਦੀ ਨਾਸ ਹੋ ਗਈ। ਅਨਕ ਭਾਂਤ ਕੇ ਲਹਿ ਸੁਖ ਰਾਸੀ, ਅਨੇਕਾਂ ਤਰ੍ਹਾਂ ਦੇ ਬਹੁਤੇ ਜਿਹੜੇ ਸੁਖ ਇਸ ਨੇ ਪ੍ਰਾਪਤ ਕਰ ਲਏ। ਅੰਤ ਸਮਾਂ ਜਬ ਪ੍ਰਾਪਤ ਹੋਵਾ, ਜਦੋਂ ਕਹਿੰਦੇ ਅੰਤ ਦਾ ਸਮਾਂ ਮਰਨ ਦਾ ਸਮੇਂ ਨੂੰ ਪ੍ਰਾਪਤ ਹੋਇਆ ਮਰਨ ਦਾ ਸਮਾਂ ਆਇਆ। ਨਹੀਂ ਨਰਕ ਕੋ ਸੰਕਟ ਜੋਵਾ, ਮਹਾਰਾਜ ਨੇ ਨਾਮ ਦੇ ਦਿੱਤਾ ਸੀ ਜਿਸ ਕਰਕੇ ਜਮਾਂ ਦਾ ਤੇ ਨਰਕਾਂ ਦਾ ਦੁੱਖ ਵੀ ਇਸ ਨੇ ਨਹੀਂ ਵੇਖਣਾ ਕੀਤਾ। ਪੁੰਨਵਾਨ ਪੁਰਖਨ ਗਤ ਪਾਈ, ਜਿਹੜੇ ਪੁੰਨਾਂ ਵਾਲੇ ਪੁਰਖ ਹੁੰਦੇ ਨਾ ਉਹਨਾਂ ਵਾਲੀ ਇਹਨੇ ਗਤੀ ਪਾਈ ਹੈ। ਸ੍ਰੀ ਸਤਿਗੁਰ ਕੀ ਦਾਤ ਸੁਹਾਈ, ਕਿਉਂਕਿ ਗੁਰੂ ਅਮਰਦਾਸ ਸਾਹਿਬ ਜੀ ਸੋਭ ਨਿਕਲੀ ਨਾਮ ਦੀ ਦਾਤ ਦਿੱਤੀ ਹੋਈ ਸੀ। ਤਹਾਂ ਰਾਤਰ ਬਸ ਕਰ ਗੋਸਾਈ, ਕਿਉਂ ਮੇਰੇ ਨਗਰ ਤੋਂ ਬਾਹਰ ਬਾਹਰ ਜਗਤ ਦੇ ਮਾਲ ਗੁਰੂ ਅਮਰਦਾਸ ਸਾਹਿਬ ਜੀ ਉੱਥੇ ਰਾਤ ਨੂੰ ਬਸਣਾ ਕੀਤਾ। ਭਈ ਪ੍ਰਾਤ ਜਾਗੇ ਸਮਦਾਈ, ਜਦੋਂ ਸਵੇਰ ਹੋ ਗਈ ਹੈ ਤੇ ਜਿੰਨੇ ਸੂਹ ਸਿੱਖ ਯਾਤਰੀ ਉਹ ਜਾਗ ਪਏ ਨੇ। ਜਿਵੇਂ ਇਸ ਤੋਂ ਅੱਗੇ ਗੁਰੂ ਅਮਰਦਾਸ ਸਾਹਿਬ ਜੀ ਗੋਬਿੰਦਵਾਲ ਸਾਹਿਬ ਵੱਲ ਨੂੰ ਚੱਲ ਕੇ ਆਏ, ਉਹ ਪ੍ਰਸੰਗ ਬਾਕੀ ਥੋੜ੍ਹਾ ਜਿਹਾ ਰਹਿ ਗਿਆ ਹੈ। ਸਮਾਂ ਜਿੰਨਾ ਨੀਯਤ ਕੀਤਾ ਉਹ ਪੂਰਾ ਹੀ ਹੋ ਗਿਆ, ਪੂਰੀ ਜਾ ਰਿਹਾ ਹੈ। ਬਾਕੀ ਰਹਿੰਦਾ ਪ੍ਰਸੰਗ ਆਪ ਜੀ ਦਾ ਯਾਤਰਾ ਦਾ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਸਰਵਣ ਕਰ ਲਵਾਂਗੇ। ਹੁਣ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜ ਗਈ ਜੀ। ਪੁੰਨਵਾਨ ਪੁਰਖਨ ਗਤ ਪਾਈ, ਸ੍ਰੀ ਸਤਿਗੁਰ ਕੀ ਦਾਤ ਸੁਹਾਈ, ਤਹਾਂ ਰਾਤਰ ਬਸ ਕਰ ਗੋਸਾਈ, ਭਈ ਪ੍ਰਾਤ ਜਾਗੇ ਸਮਦਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।